ਵਾਹਿਗੁਰੂ ਸਾਹਿਬ ਜੀਓ, ਕਾਰ ਬਾਪਿਕਾ ਕੀ ਵੱਡ ਹੋਵੇ, ਸਭ ਸੰਗਤ ਸਿਰ ਕਰ ਨਿਤ ਢੋਵੇ, ਖੋਦਤ ਖੋਦਤ ਜਲ ਲੱਗ ਗਏ, ਕਰ ਰੋਰਨ ਕੋ ਦੇਖਤ ਪਏ, ਕਾਰ ਬਾਪ ਕਾ ਕੀ ਵੱਡ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗਤ ਜੀ, ਗੁਰੂ ਅਮਰਦਾਸ ਸਾਹਿਬ ਜੀ ਦੇ ਇਤਿਹਾਸ ਵਿੱਚ ਕੱਲ੍ਹ ਦੇ ਦੀਵਾਨ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪਾਂ ਮਾਈ ਦਾਸ ਵੈਸ਼ਨੋ ਦਾ, ਜੋ ਬਹੁਤ ਵੱਡਾ ਕ੍ਰਿਸ਼ਨ ਜੀ ਦਾ ਉਪਾਸ਼ਕ ਸੀ, ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣ ਕੇ ਦਰਸ਼ਨ ਕਰਨ ਲਈ ਚੱਲ ਕੇ ਆਇਆ ਸੀ, ਇਹਦਾ ਪ੍ਰਸੰਗ ਸੁਣਿਆ ਸੀ। ਗੁਰੂ ਮਹਾਰਾਜ ਦਾ ਇਹ ਨਿਯਮ ਸੀ, ਪਹਿਲੇ ਪੰਗਤ ਪਾਤਸ਼ਾਹ ਸੰਗਤ, ਜਿਹਨੇ ਵੀ ਸੰਗਤ ਵਿੱਚ ਆਉਣਾ ਹੈ ਪਹਿਲਾਂ ਗੁਰੂ ਕੇ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਆਏ, ਆ ਥੋੜ੍ਹਾ ਬਹੁਤਾ ਗੁਰੂ ਕੇ ਲੰਗਰ ਵਿੱਚੋਂ ਛਕ ਛਕਾ ਕੇ ਆਏ। ਇਹ ਜਿਹੜੇ ਕੋਈ ਕਰਮਕਾਂਡੀ ਲੋਕ ਸਨ, ਆਪਣੇ ਆਪ ਨੂੰ ਬਹੁਤਾ ਮਹਾਨ ਸਮਝਣ ਵਾਲੇ ਸਨ, ਬਾਕੀ ਜਿਹੜੇ ਕੋਈ ਸ਼ੂਦਰ ਸ਼ੂਦਰ ਉਹਨਾਂ ਨਾਲੋਂ ਨਫ਼ਰਤ ਕਰਨ ਵਾਲੇ ਸਨ, ਉਹਨਾਂ ਲਈ ਸਤਿਗੁਰੂ ਜੀ ਨੇ ਸਮਤ ਬਖਸ਼ਣ ਵਾਸਤੇ ਐਸਾ ਇਹ ਬੈਨਜਾ ਲਾਇਆ ਸੀ। ਗੁਰਮੁਖ ਬੈਸੋ ਸਫਾਂ ਵਿਛਾਏ ਵਾਲਾ ਜਿਹੜਾ ਉਹ ਮਹਾਨ ਨਿਯਮ ਹੈ, ਅਸੂਲ ਹੈ, ਇਹ ਆਪ ਜੀ ਨੇ ਕਾਇਮ ਕੀਤਾ ਸੀ। ਇਸ ਤਰ੍ਹਾਂ ਇਹ ਆਇਆ ਹੈ, ਗੁਰੂ ਅਮਰਦਾਸ ਸਾਹਿਬ ਜੀ ਹਜ਼ੂਰੀ ਵਿੱਚ ਬੇਨਤੀ ਕਰਕੇ ਭੇਜਿਆ ਹੈ, ਮੈਂ ਤਾਂ ਆਪਣੀ ਬਣਾ ਕੇ ਛਕਦਾ ਹਾਂ, ਸਵੰ ਪਾਕੀ ਹਾਂ, ਕਰਮਕਾਂਡੀ ਹਾਂ, ਲੱਕੜਾਂ ਵੀ ਧੋਨਾ ਹਾਂ, ਆਪਣੇ ਹੱਥਾਂ ਨਾਲ ਚੁੱਲ੍ਹਾ ਪੜਦਾ, ਗੋਬਰ ਦਾ ਚੌਂਕਾ ਦਿੰਦਾ ਹਾਂ, ਕਾਰਾਂ ਕੱਢਦਾ ਹਾਂ, ਇਹ ਤੋਂ ਬਗੈਰ ਜੇ ਐਸਾ ਖੁੱਲ੍ਹਾ ਬਣਿਆ ਹੋਇਆ ਮੈਂ ਨਹੀਂ ਛਕਦਾ ਹਾਂ। ਅਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਇਹ ਗੁਰੂ ਕੇ ਲੰਗਰ ਵਿੱਚੋਂ ਛਕ ਕੇ ਆ, ਫਿਰ ਖਿਆਲ ਕਰਨ ਲੱਗਿਆ ਵੀ ਸ਼ਾਇਦ ਗੁਰੂ ਕੇ ਲੰਗਰ ਵਿੱਚ ਤਾਂ ਸਾਰੇ ਰਲ ਮਿਲ ਕੇ ਭੋਜਨ ਤਿਆਰ ਕਰਦੇ ਹੈ, ਜਿਸ ਤਰ੍ਹਾਂ ਦੀ ਮਰਿਆਦਾ ਮੈਂ ਵਿੱਚ ਛਕਦਾ ਛਕਾਉਣਾ ਉਸ ਰੀਤੀ ਵਿੱਚ ਸ਼ਾਇਦ ਨਾ ਹੀ ਹੋਵੇ, ਇਹ ਅਨੁਭਲੇਖਾ ਸੀ। ਕਿਉਂਕਿ ਗੁਰੂ ਕੇ ਲੰਗਰਾਂ ਵਿੱਚ ਤਾਂ ਅਸੀਂ ਦੇਖਦੇ ਰਹੇ ਹਾਂ ਵੀ ਬੜੀ ਸਫਾਈ ਸੀ, ਬੜੀ ਪਵਿੱਤਰਤਾ ਹੁੰਦੀ ਸੀ। ਅੱਜ ਕੱਲ੍ਹ ਤਾਂ ਭਾਵੇਂ ਠੀਕ ਠਾਕ ਹੈ ਸਭ ਕੁਝ, ਸਭ ਕੁਛ ਜੋ ਕੁਝ ਹੈ ਨਹੀਂ ਉਹ ਹੋਇਆ ਪਿਆ ਹੈ, ਕਿਉਂਕਿ ਉਹੋ ਜਿਹੇ ਲੰਗਰ ਛਕਣ ਵਾਲੇ ਵੀ ਹੋ ਗਏ ਅਤੇ ਛਕਾਉਣ ਵਾਲੇ ਵੀ ਉਹੋ ਜਿਹੇ ਹੋ ਗਏ। ਪਹਿਲਾਂ ਤਾਂ ਘਰਾਂ ਦੇ ਵਿੱਚ ਹੀ ਬੜੀ ਸਫਾਈ ਹੁੰਦੀ ਆ, ਮਾਤਰ ਦੇਖਦੇ ਰਹਿੰਦੇ ਸੀ, ਕੋਈ ਚੌਂਕੇ 'ਤੇ ਜੋੜਾ ਲੈ ਕੇ ਨਹੀਂ ਚੜ੍ਹਦਾ ਸੀ। ਹੁਣ ਜੋੜੇ ਜੋੜੀ ਦੀ ਗੱਲ ਕੁਛ ਨਹੀਂ, ਹੁਣ ਤਾਂ ਜੋੜੇ ਪਾਏ ਛਕੀ ਜਾਂਦੇ ਹੈ, ਲਾਉਣਾ ਕੀ ਹੈ। ਬਾਕੀ ਅਗਲੇ ਛਕਦੇ ਸੀ ਬੈਠ ਕੇ ਸਤਿਕਾਰ ਨਾਲ, ਹੁਣ ਜੇ ਪਸ਼ੂ ਡੰਗਰ ਖੜ੍ਹੇ ਹੁੰਦੇ ਹੈ ਐਂ ਹੁੰਦਾ ਚੱਲਦਾ, ਉਹ ਸਭ ਕੁਛ ਹੀ ਇੱਥੇ ਵੀ ਆ ਚਾਹ ਚੂਹ ਪੀਂਦੇ ਤੁਸੀਂ ਦੇਖ ਲਿਆ ਕਰੋ। ਇਸ ਤਰ੍ਹਾਂ ਜਾਣੀ ਉਹ ਜਿਹੜਾ ਅਸੂਲ ਗੁਰੂ ਕੇ ਲੰਗਰ ਦਾ ਸੀ ਉਹ ਬਹੁਤ ਵਧੀਆ ਸੀ, ਸਫਾਈ ਖੁਦਾਈ ਵਾਲਾ ਸੀ, ਸਾਰੇ ਬਰਤਨ ਮਾਂਜ ਮੂੰਜ ਕੇ ਧੋ ਧੂ ਕੇ ਫਿਰ ਇਹ ਗੁਰੂ ਕਾ ਲੰਗਰ ਤਿਆਰ ਹੁੰਦਾ ਸੀ। ਪਰ ਇਹ ਆਪਣਾ ਕਰਮਕਾਂਡ ਨੂੰ ਜ਼ਿਆਦਾ ਤਰਜੀਹ ਦਿੰਦਾ ਸੀ, ਇਸ ਕਰਕੇ ਜਿਹੜੇ ਕੋਈ ਬਹੁਤੇ ਲੋਕ ਦੂਜਿਆਂ ਤੋਂ ਨਫ਼ਰਤ ਕਰਨ ਵਾਲੇ ਸਨ ਉਹਨਾਂ ਲਈ ਗੁਰੂ ਮਹਾਰਾਜ ਨੇ ਐਸਾ ਕਰਿਆ ਸੀ ਵੀ ਪਹਿਲਾਂ ਪੰਗਤ ਵਿੱਚ ਬਹਿ ਕੇ ਆਏ ਵੀ ਸਾਰਿਆਂ ਵਿੱਚ ਆਪਣੇ ਆਪ ਨੂੰ ਉਹ ਦਾਖਲ ਕਰੇ ਵੀ ਮੈਂ ਵੀ ਇਹਨਾਂ ਵਰਗਾ ਹੀ ਹਾਂ। ਜਿਹੜਾ ਕੋਈ ਆਪਣੇ ਆਪ ਨੂੰ ਵੱਖਰਿਆਂ ਸਮਝਦਾ ਸੀ ਉਹ ਨਹੀਂ ਫਿਰ ਆਉਂਦਾ ਸੀ। ਇਸ ਤਰ੍ਹਾਂ ਦਰਸ਼ਨ ਹੋ ਨਹੀਂ ਸਕੇ। ਕਹਿੰਦਾ ਚਲੋ ਦੁਆਰਕਾ ਪੁਰੀ, ਉੱਥੇ ਭਗਵਾਨ ਦੇ ਦਰਸ਼ਨ ਕਰ ਲੈਂਦੇ ਹਾਂ। ਚੱਲ ਪਿਆ ਰਸਤੇ ਪਛੋਤਾਵਾ ਵੀ ਕਰ ਲੈ, ਕਿਹੜਾ ਐਸਾ ਖੋਟਾ ਕਰਮ ਮੇਰਾ ਪ੍ਰਗਟ ਹੋਇਆ ਜਿਸ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਮੈਨੂੰ ਦਰਸ਼ਨ ਨਹੀਂ ਹੋ ਸਕੇ। ਰਸਤੇ ਵਿੱਚ ਜੰਗਲ ਅਕਾਲਸ਼ੀ ਦਾ ਵਰਤ ਆ ਗਿਆ, ਕਰਮ ਕਾਂਡ ਹੀ ਰੱਖਦੇ ਹੁੰਦੇ ਆ ਜਿਹੜੇ ਕੋਈ ਵੈਸ਼ਨੋ ਮਤ ਦੇ ਧਾਰਨੀ ਹੈ ਉਹ ਰੱਖ ਲਿਆ ਹੈ। ਇੱਕ ਦਰਖਤ ਦੇ ਵਿੱਚ ਹੀ ਉਹ ਖੋੜ ਜਿਹਾ ਹੈ ਸੀ, ਪੁੱਲ ਜਿਹਾ ਹੈ ਸੀ, ਉਹਦੇ ਵਿੱਚ ਹੀ ਖੜ ਖੁੜ ਕੇ ਰਾਤ ਕੱਟੀ ਹੈ। ਸਾਰੀ ਰਾਤ ਬਾਰਿਸ਼ ਪੈਂਦੀ, ਬੜੀ ਠੰਡ ਦੀ ਮੌਸਮ ਹੋ ਗਈ ਹੈ। ਦਿਨ ਚੜ੍ਹਿਆ ਦੁਆਸੀ ਹੋਈ ਹੈ, ਵਰਤ ਖੋਲਣ ਵਾਸਤੇ ਫਿਕਰ ਕਰਦਾ ਹੈ ਕਿਉਂਕਿ ਜਿਹੜੇ ਕੋਈ ਅਕਾਸ਼ੀ ਦੇ ਵਰਤ ਰੱਖਣ ਵਾਲੇ ਹੈ ਉਹ ਜੇ ਕੁਛ ਸਮਾਂ ਉੱਪਰ ਲੰਘ ਜਾਏ ਫਿਰ ਉਹ ਸਮਝਦੇ ਵੀ ਹੁਣ ਅਕਾਸ਼ੀ ਦੇ ਵਰਤ ਕੀਤੇ ਦਾ ਜਿਹੜਾ ਰੱਖੇ ਦਾ ਫਲ ਸੀ ਉਹ ਨਹੀਂ ਸਾਨੂੰ ਬਣਨਾ ਹੈ। ਉਹ ਅਕਾਸ਼ੀ ਦੇ ਸਮਾਪਤੀ ਦੇ ਵਿੱਚ ਵਿੱਚ ਹੀ ਅਖੀਰ 'ਤੇ ਵਰਤ ਤਿਆਗਣਾ ਪੈਂਦਾ, ਦੁਆਰਸੀ ਲੱਗਣ ਨਹੀਂ ਦਿੰਦੇ ਹਨ। ਪਹਿਲਾਂ ਤੋਂ ਥੋੜ੍ਹਾ ਬਹੁਤਾ ਉਹ ਸ਼ੱਕ ਸ਼ਕਾ ਲੈਂਦੇ ਨੇ। ਇਸ ਤਰ੍ਹਾਂ ਖਿਆਲ ਕਰਦਾ ਵੀ ਵਰਤ ਖੋਲ੍ਹਣਾ ਸੀ ਪਰ ਜੰਗਲ ਵਿੱਚ ਤਾਂ ਕੋਈ ਹੈ ਨਹੀਂ ਇਹ ਖਾਣ ਪੀਣ ਦਾ ਪ੍ਰਬੰਧ, ਜੇ ਕੋਈ ਭੋਜਨ ਹੁੰਦਾ ਛਕ ਲੈਂਦੇ। ਭਗਵਾਨ ਕ੍ਰਿਸ਼ਨ ਨੇ ਅਦ੍ਰਿਸ਼ ਹੋ ਕੇ ਹੋਰ ਭੇਸ ਧਾਰ ਕੇ ਉਹ ਚਾਹ ਦਾਲ ਅਤੇ ਚੌਲ ਰੱਖ ਗਏ ਨੇ, ਅੱਖਾਂ ਖੋਲ੍ਹੀਆਂ। ਕਹਿੰਦਾ ਇਹ ਤਾਂ ਕੱਚੀ ਰਸੋਈ ਹੈ, ਇਹ ਪਤਾ ਨਹੀਂ ਕਿਸ ਢੰਗ ਨਾਲ ਬਣਾਈ ਹੋਈਗੀ, ਮੈਂ ਤਾਂ ਆਪਣੀ ਬਣਾ ਕੇ ਛਕਣ ਵਾਲਾ ਹਾਂ। ਵੇ ਸਕਿਆ ਮੇਰਾ ਨਿਯਮ ਖਤਮ ਹੁੰਦਾ ਹੈ। ਫਿਰ ਅੱਖਾਂ ਮੀਚਲੀਆਂ ਭਗਵਾਨ, ਫਿਰ ਉਹ ਪੱਕਾ ਭਗਵਾਨ ਰੱਖ ਕੇ ਮਿਠਾਈਆਂ ਵਗੈਰਾ, ਇਹ ਨੇਤਰ ਖੋਲ੍ਹੇ ਦੇਖਿਆ ਪੱਕਾ ਭੋਜਨ ਕਿਹਾ। ਖਿਆਲ ਕਰਦਾ ਵੀ ਇੱਥੇ ਹੋਰ ਤਾਂ ਕੋਈ ਨੇੜੇ ਤੇੜੇ ਹੈ ਨਹੀਂ, ਮੇਰੇ ਮਨ ਦੀ ਕੌਣ ਜਾਣ ਰਿਹਾ ਸਮਝ ਰਿਹਾ। ਵਿਚਾਰ ਆਇਆ ਵੀ ਭਗਵਾਨ ਤੋਂ ਬਗੈਰ ਹੋਰ ਮਨਾਂ ਦੀਆਂ ਨਹੀਂ ਕੋਈ ਜਾਣਨ ਵਾਲਾ ਹੈ। ਭੋਜਨ ਛੱਡ ਕੇ ਉੱਥੇ ਹੀ ਲੱਗ ਗਿਆ ਵਿਰਾਗ ਵਿੱਚ ਪੁਕਾਰਾ ਕਰਨ, ਹੇ ਭਗਵਾਨ ਦਰਸ਼ਨ ਕਿਉਂ ਨਹੀਂ ਦਿੰਦੇ, ਮੈਂ ਕੀ ਕੁਨ ਗੁਨਾਹ ਕਰ ਬੈਠਾ। ਫਿਰ ਆਕਾਸ਼ਵਾਣੀ ਦੁਆਰਾ ਕਿਹਾ ਅਦ੍ਰਿਸ਼ ਗੁਪਤ ਹੋ ਕੇ ਵੀ ਤੂੰ ਬਹੁਤ ਵੱਡਾ ਗੁਨਾਹ ਕਰ ਰਿਹਾ ਹੈ, ਜਿੱਥੇ ਦਰਸ਼ਨ ਕਰਨੇ ਸੀ ਉੱਥੋਂ ਤੂੰ ਵਾਪਸ ਆ ਗਿਆ ਹੈ। ਗੁਰੂ ਅਮਰਦਾਸ ਸਾਹਿਬ ਜੀ ਪਰਮੇਸ਼ਰ ਰੂਪ ਹੈ, ਉਹਨਾਂ ਤੋਂ ਬੇਮੁੱਖ ਹੋ ਕੇ ਆਇਆ ਹੈ। ਜੇ ਤੂੰ ਕਹੇ ਮੇਰਾ ਨਿਯਮ ਨਹੀਂ ਰਹਿੰਦਾ ਸੀ, ਨੇਮ ਨਹੀਂ ਰਹਿੰਦਾ ਸੀ, ਜਿੱਥੇ ਪ੍ਰੇਮ ਹੁੰਦਾ ਉੱਥੇ ਐਸਾ ਨੇਮ ਨਹੀਂ ਨਿਭਦਾ ਹੁੰਦਾ ਹੈ। ਗੁਰੂ ਦਾ ਪ੍ਰੇਮ ਤੂੰ ਛੱਡ ਦਿੱਤਾ, ਆਪਣਾ ਨੇਮ ਨਿਭਾਇਆ ਹੈ, ਇਹ ਬਹੁਤ ਵੱਡਾ ਦੋਸ਼ ਗੁਨਾਹ ਕਰਕੇ ਆਇਆ ਹਾਂ। ਹੁਣ ਤੂੰ ਪ੍ਰੇਮ ਨਿਭਾ, ਨੇਮ ਛੱਡ, ਗੁਰੂ ਕੇ ਲੰਗਰ ਵਿੱਚ ਜਿਹੜਾ ਉਹਨਾਂ ਦਾ ਨਿਯਮ ਹੈ ਉਹਨੂੰ ਪੂਰਾ ਕਰ ਛੱਡ, ਅਤੇ ਜਿਸ ਸਰੂਪ ਦੇ ਵੀ ਦਰਸ਼ਨ ਕਰਨਾ ਚਾਹੇਗਾ ਉਸੇ ਸਰੂਪ ਦੇ ਤੈਨੂੰ ਉਹ ਦਰਸ਼ਨ ਕਰਵਾ ਦੇਣਗੇ। ਉਹ ਵਾਹਿਗੁਰੂ ਦਾ ਸਰੂਪ ਹੈ, ਇਹ ਵਾਪਸ ਮੜਿਆ ਹੈ। ਰਸਤੇ ਵਿੱਚ ਆਉਂਦਿਆਂ ਐਸਾ ਪੁਰਨਾ ਕਰ ਲਿਆ ਵੀ ਜੀ ਗੁਰੂ ਅਮਰਦਾਸ ਸਾਹਿਬ ਪਰਮੇਸ਼ਰ ਰੂਪ ਹੈ ਅਤੇ ਮੈਨੂੰ ਭਗਵਾਨ ਵਿਸ਼ਨੂੰ ਰੂਪ ਦੇ ਵਿੱਚ ਦਰਸ਼ਨ ਦੇਣ। ਗੁਰੂ ਅਮਰਦਾਸ ਸਾਹਿਬ ਜੀ ਨੇ ਇੱਛਾ ਪੂਰੀ ਕਰਨ ਵਾਸਤੇ ਐਸੇ ਸਰੂਪ ਵਿੱਚ ਹੀ ਦਰਸ਼ਨ ਦੇ ਦਿੱਤੇ। ਚਰਨੀ ਢਹਿ ਪਿਆ ਹੈ, ਮੱਥੇ 'ਤੇ ਮਿਹਰ ਭਰਿਆ ਹੱਥ ਰੱਖ ਦਿੱਤਾ ਹੈ, ਬਖਸ਼ਿਸ਼ ਕਰ ਦਿੱਤੀ ਹੈ। ਨਾਲ ਕਿਹਾ ਹੈ ਵੀ ਅੱਜ ਤੋਂ 8 ਕੁ ਦਿਨ ਤੋਂ ਬਾਅਦ ਤੇਰਾ ਜਿਹੜਾ ਪੂਜਨੀਕ ਹੈ ਨਾ, ਜਿਹਦੇ ਨਾਲ ਰਲ ਮਿਲ ਕੇ ਤੂੰ ਆਪਣੀ ਜ਼ਿੰਦਗੀ ਸਫਲ ਕਰਨੀ ਹੈ, ਉਹ ਤੇਰਾ ਪੂਜਨੀਕ ਹੈ, ਬ੍ਰਹਮ ਵਿੱਦਿਆ ਦਾ ਦਾਤਾ, 8ਵੇਂ ਦਿਨ ਪ੍ਰਗਟ ਕਰਾਂਗੇ, ਇੱਥੇ ਰਹਿ। ਉਹ ਜਿਵੇਂ ਮਈ ਦਾਸ ਵੈਸ਼ਨੋ ਦਾ ਇਹ ਪੂਜਨੀਕ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਮਾਣਕ ਚੰਦ ਨੂੰ ਕਿਹਾ ਸੀ, ਇਹਦੇ ਚਰਨੀਏ ਨੂੰ ਲਾਇਆ ਸੀ, ਇਹ ਤਾਂ ਸਿੱਖਿਆ ਦਵਾਈ ਸੀ, ਇਹ ਤਾਂ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਾਈ ਸੀ। ਉਹ ਜਿਵੇਂ ਅਧਿਆਸ ਵਿੱਚ ਆਉਂਦਾ ਪ੍ਰਸੰਗ ਸੁਣੀਏ ਜੀ। ਕਾਰ ਬਾਪਿਕਾ ਕੀ ਵੱਡ ਹੋਵੇ। ਇੱਧਰ ਜੋ ਬੋਲੀ ਸਾਹਿਬ ਜੀ ਦੀ ਕਾਰ ਸੇਵਾ ਬੜੀ ਤਕੜੀ ਹੋ ਰਹੀ ਹੈ। ਸਭ ਸੰਗਤ ਸਿਰ ਕਰ ਨਿਤ ਢੋਵੇ। ਗੁਰੂ ਕੀਆਂ ਸਿੱਖ ਸੰਗਤਾਂ ਬੋਲੀ ਸਾਹਿਬ ਦੇ ਵਿੱਚੋਂ ਜਿੰਨੀ ਵੀ ਕੋਈ ਕਾਰ ਸੇਵਾ ਆਪਣਾ ਸੀਸ ਦੇ ਉੱਪਰ ਟੋਕਰਾ ਰਾਹੀਂ ਰੱਖ ਰੱਖ ਕੇ ਢੋਂਦੀਆਂ ਹਨ। ਖੋਦਤ ਖੋਦਤ ਜਲ ਲੱਗ ਗਏ। ਕਿਉਂ ਕਹਿੰਦੇ ਬੋਲੀ ਸਾਹਿਬ ਨੂੰ ਖੋਦਿਆਂ ਪੁੱਟਦਿਆਂ ਹੋਇਆ ਪਾਣੀ ਤੱਕ ਪਾਣੀ ਹਾਂਡੇ ਤੱਕ ਚਲੇ ਗਏ ਹਨ। ਕਰ ਰੋਰਨ ਕੋ ਦੇਖਤ ਪਏ। ਆਹ ਸਿੱਖ ਸੰਗਤਾਂ ਨੇ ਦੇਖਿਆ ਵੀ ਹੁਣ ਤਾਂ ਰੋੜਾਂ ਦਾ ਜਿਹੜਾ ਕੜ ਹੈ ਉਹ ਸਖਤ ਜਾ ਆ ਗਿਆ ਹੈ। ਨਹਿ ਟੂਟ ਹੈ ਬਹੁ ਯਤਨ ਕਰਤ ਹੈ। ਹਾਂ, ਗੁਰੂ ਕੇ ਸਿੱਖ ਬੜਾ ਯਤਨ ਕਰਦੇ ਹਨ, ਉਹ ਰੋੜਾਂ ਦਾ ਕੜ ਜਾ ਟੁੱਟਦਾ ਹੀ ਨਹੀਂ ਹੈ। ਬੁੱਧ ਬਲ ਆਪਣਾ ਸਕਲ ਧਰਤ ਹੈ। ਕਿੰਨੇ ਸਿਆਣੇ ਸਿੱਖ ਹੈ, ਆਪਣਾ ਜਿਹੜਾ ਬੁੱਧੀ ਦਲ ਹੈ ਉਹ ਪੂਰਾ ਪੂਰਾ ਕਿੰਨੇ ਸਾਰਾ ਲਾਉਣਾ ਕਰਦੇ ਹਨ। ਤਬ ਸ੍ਰੀ ਅਮਰ ਨਿਕਟ ਚੱਲ ਕਹਿਓ। ਜਦੋਂ ਕੋਈ ਬਲ ਕੋਈ ਯਤਨ ਨਾ ਚੱਲਿਆ ਤਦੋਂ ਸਿਆਣੇ ਸਿੱਖਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਜਾ ਕੇ ਕਿਹਾ, ਸਤਿਗੁਰ ਨੇ ਬਿਰਤਾਂਤ ਸਭ ਲਹਿਓ। ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰਾ ਜਿਹੜਾ ਪ੍ਰਸੰਗ ਹੈ ਜਾਣ ਲਿਆ ਹੈ ਵੀ ਇਹ ਸਿੱਖ ਰਾਹੀਂ ਇਹ ਸਾਰਾ ਕੁਛ ਕਾਰਜ ਹੋਣਾ ਹੈ। ਮਾਣਕ ਚੰਦ ਪੱਥਰੀਆ ਜਾਤ। ਹਾਂ, ਪੱਥਰ ਕਰਨ ਵਾਲਾ ਹੋਣ ਕਰਕੇ, ਪੱਥਰ ਦਾ ਕੰਮ ਕਰਨ ਵਾਲਾ ਹੋਣ ਕਰਕੇ ਇਹਦਾ ਇਹ ਪੱਥਰੀਆ ਜਾਤ ਪਿੰਡਾ ਖੱਤਰੀ ਬਾਈ ਦਾ ਸੀ। ਇਸ ਕਰਕੇ ਮਾਣਕ ਚੰਦ ਜੋ ਪੱਥਰੀਆ ਜਾਤ ਖੱਤਰੀ ਦਾ ਸੀ। ਖੱਤਰੀ ਕੁਲ ਸੁੰਦਰ ਦ੍ਰਿੜ ਗਾਤ। ਖੱਤਰੀਆਂ ਦੇ ਕੁਲ ਦੇ ਵਿੱਚ ਪੱਥਰ ਦਾ ਕੰਮ ਹੋਣ ਕਰਕੇ ਪੱਥਰੀ ਜਾਤ ਦਾ ਕਹਿੰਦੇ ਸਨ। ਸੋਹਣੇ ਸਰੀਰ ਸੁੰਦਰ ਵਾਲਾ ਸਰੀਰ ਵਾਲਾ ਹੈ ਸੀ। ਇਹ ਸੰਗ ਸਤਿਗੁਰ ਕੀਨ ਬਖਾਨ। ਮਾਣਕ ਚੰਦ ਦੇ ਸਰ ਸਤਿਗੁਰੂ ਜੀ ਨੇ ਉਹ ਕਿਹਾ, ਹੇ ਮਾਣਕ ਚੰਦ ਲਿਹੋ ਵਿਦਾਨ। ਹੇ ਮਾਣਕ ਚੰਦ, ਆਪਣੇ ਹੱਥਾਂ ਵਿੱਚ ਬੜਾ ਤਕੜਾ ਘਣ ਜਾ ਤੂੰ ਲੈ ਲੈ। ਕਰਹੋ ਜੋਰ ਤੇਹੇ ਹੱਥੋਂ ਬਣਾਏ। ਬੋਲੀ ਸਾਹਿਬ ਦੇ ਹੇਠਾਂ ਜਾ ਕੇ ਆਪਣਾ ਪੂਰਾ ਬਲ ਲਾ ਕੇ ਤੇ ਬਣਾ ਸਵਾਰ ਕੇ ਉਹ ਕਣ ਜਾ ਮਾਰ ਰੋੜਾਂ ਦੇ ਕਣ ਵਿੱਚ। ਸੁਨ ਕਰ ਚਰਨ ਭਰਿਓ ਸਹਿਸਾਏ। ਗੁਰੂ ਅਮਰਦਾਸ ਸਾਹਿਬ ਮਹਾਰਾਜ ਤੋਂ ਸੁਣ ਕੇ ਮਾਣਕ ਚੰਦ ਬੜੀ ਛੇਤੀ ਚਰਨ ਪੈ ਚਰਨਾਂ ਵਿੱਚ ਪੈ ਗਿਆ। ਗੁਰ ਨਿਜ ਕਰ ਤੇ ਪੀਠ ਧਰਿਓ ਹੈ। ਚਰਨਾਂ ਤੇ ਸੀਸ ਰੱਖਿਆ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣਾ ਜਿਹੜਾ ਮਿਹਰ ਭਰਿਆ ਹੱਥ ਇਹਦੇ ਪਿੱਠ ਤੇ ਰੱਖ ਦਿੱਤਾ ਹੈ। ਲੇ ਵਿਧਾਨ ਕੋ ਬੀਚ ਭਰਿਓ ਹੈ। ਉਸਦੇ ਬੜੇ ਵੱਡਾ ਸਾਰਾ ਲੋਹੇ ਦਾ ਘਣਜਾ ਲੈ ਕੇ ਵਿੱਚ ਵੜ ਗਿਆ ਬੋਲੀ ਸਾਹਿਬ ਦੇ। ਕਰ ਕੋ ਕਰ ਬਲ ਮਾਰਤ ਪਇਓ। ਆਪਣੇ ਦੋਹਾਂ ਹੱਥਾਂ ਦਾ ਪੂਰਾ ਬਲ ਲਾ ਕਰਕੇ ਇਸਨੇ ਕਣਜਾ ਮਾਰਨਾ ਕੀਤਾ ਹੈ। ਟੂਟਿਓ ਜਲ ਸੋ ਥਲ ਭਰ ਗਇਓ। ਉਸੇ ਵੇਲੇ ਕਹਿੰਦੇ ਰੋੜਾ ਜਾ ਕੜ ਜਾ ਟੁੱਟ ਗਿਆ ਤੇ ਉਹ ਜਿਹੜਾ ਥਾਂ ਨਾ ਕਹਿੰਦੇ ਪਾਣੀ ਨਾਲ ਭਰ ਗਿਆ ਹੈ। ਬੂਡਿਓ ਮਾਨਕ ਹਾਨੇ ਪ੍ਰਾਣ। ਨਾ ਕਹਿੰਦੇ ਇਕੱਠਾ ਪਾਣੀ ਨਿਕਲਿਆ ਜਿਹਦੇ ਵਿੱਚ ਕਹਿੰਦੇ ਮਾਣਕ ਚੰਦ ਡੁੱਬ ਗਿਆ ਤੇ ਪ੍ਰਾਣ ਹੀ ਨਾਸ ਹੋ ਗਏ ਹਨ। ਸਤਿਗੁਰ ਸੁਣ ਬਿਰਤੰਤ ਇਹ ਕਾਨ। ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਨੇ ਪ੍ਰਸੰਗ ਆਪਣੇ ਕੰਨਾਂ ਵਿੱਚ ਸੁਣਿਆ ਵੀ ਮਾਣਕ ਚੰਦ ਤਾਂ ਹੇਠੇ ਹੀ ਰਹਿ ਗਿਆ। ਮਾਣਕ ਹੋਏ ਸੋ ਮਰਤੋ ਨਾਹੀ। ਗੁਰਸਿੱਖਾਂ ਨੂੰ ਕਹਿਣ ਲੱਗੇ ਵੀ ਜਿਹੜਾ ਹੋਇਆ ਹੀ ਮਾਣਕ ਵਰਗਾ ਕੀਮਤੀ ਅਮੋਲਕ ਉਹ ਨਹੀਂ ਮਰਦਾ ਹੁੰਦਾ। ਲੈ ਆਵਹੋ ਤਿਸ ਕੋ ਹਮ ਪਾਹੀ। ਵੀ ਬੋਲੀ ਸਾਹਿਬ ਵਿੱਚੋਂ ਕੱਢ ਕੇ ਸਾਡੇ ਪਾਸ ਉਸਨੂੰ ਲੈ ਆਵੋ। ਸੁਣ ਮਾਣਕ ਕੋ ਲਿਆਏ ਨਿਕਾਸ। ਗੁਰੂ ਕੇ ਸਿੱਖ ਸੇਵਕ ਸੁਣ ਕੇ ਮਾਲਕ ਚੰਦ ਬੋਲੀ ਸਾਹਿਬ ਵਿੱਚੋਂ ਕੱਢ ਲਿਆਏ ਹਾਂ। ਧਰਿਓ ਆਨ ਕਰ ਸਤਿਗੁਰ ਪਾਸ। ਜਿੱਥੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬੈਠੇ ਸਨ ਉੱਥੇ ਪਾਸ ਹਜ਼ੂਰੀ ਵਿੱਚ ਲਿਆ ਰੱਖਿਆ ਹੈ। ਦਾਹਨ ਚਰ ਚਰਨ ਸੀਸ ਕੋ ਛੁਆਇਓ। ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕਰਦਿਆਂ ਹੋਇਆ ਜਿਹੜਾ ਸੱਜਾ ਚਰਨ ਹੈ ਉਹਦੇ ਸੀਸ ਨਾਲ ਛੁਹਾਇਆ ਹੈ, ਲਾਇਆ ਹੈ। ਉੱਠ ਬੈਠਿਓ ਜਨ ਸੁਪਤ ਜਗਾਇਓ। ਸੁਪਤ ਹੁੰਦਾ ਫਿਰ ਸੁਪਤੀ ਕੀ ਜਨ, ਇੱਕ ਵਾਰੀ ਦੱਸ ਤਾਂ ਪਕਾ ਲਈਦਾ। ਉੱਠ ਬੈਠਿਓ ਜਨ ਸੁਪਤ ਜਗਾਇਓ, ਕਹਿੰਦੇ ਜਿਵੇਂ ਸੁੱਤੇ ਨੂੰ ਕੋਈ ਜਗਾ ਦੀਏ, ਉੱਠ ਕੇ ਬੈਠ ਗਿਆ ਹੈ। ਸਿਰ ਪਰ ਸਤਿਗੁਰ ਨੇ ਕਰ ਫੇਰਾ। ਇਸ ਤਰ੍ਹਾਂ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਵੇਲੇ ਮਾਣਕ ਚੰਦ ਦੇ ਮੇਰ ਭਰਿਆ ਸਿਰ ਤੇ ਹੱਥ ਫੇਰਿਆ ਹੈ। ਭਇਓ ਪ੍ਰਕਾਸ਼ ਬਿਨਾਸ਼ ਅੰਧੇਰਾ। ਉਸੇ ਵੇਲੇ ਕਹਿੰਦੇ ਅਗਿਆਨ ਦਾ ਹਨੇਰਾ ਬਿਨਾਸ਼ ਹੋ ਗਿਆ, ਖਤਮ ਹੋ ਗਿਆ, ਤੇ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਗਿਆ। ਸਭ ਰਿੱਧ ਸਿੱਧ ਬਖਸ਼ਣ ਕੋ ਕਰਿਓ। ਸਾਰੀਆਂ ਰਿੱਧੀਆਂ ਤੇ 18 ਸਿੱਧੀਆਂ ਮਹਾਰਾਜ ਨੇ ਬਖਸ਼ ਦੇਣਾ ਕੀਤੀਆਂ। ਨਾਮ ਜੀਵੜਾ ਤਿਸ ਕੋ ਧਰਿਓ। ਨਾਮ ਇਹਦਾ ਮਰ ਜੀਵੜਾ ਸਤਿਗੁਰੂ ਜੀ ਨੇ ਰੱਖਿਆ ਵੀ ਇਹ ਮਰ ਕੇ ਜੀਵਿਆ ਹੈ। ਇਸ ਤਰ੍ਹਾਂ ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਸੰਗ ਵਿੱਚ ਇਹ ਮਾਣਕ ਚੰਦ ਦਾ ਜਿਹੜਾ ਪ੍ਰਸੰਗ ਹੈ ਜ਼ਿਆਦਾ ਖੋਲ ਕੇ ਆਏਗਾ। ਇੱਥੇ ਤਾਂ ਇਹ ਮਾਈ ਦਾਸ ਦਾ ਪ੍ਰਸੰਗ ਦੇ ਨਾਲ ਇਹ ਸੰਬੰਧਕ ਰੱਖਦਾ ਸੀ ਪ੍ਰਸੰਗ ਮਾਣਕ ਚੰਦ ਦਾ, ਜਿਸ ਕਰਕੇ ਥੋੜ੍ਹੇ ਜਿਹੇ ਰੂਪ ਵਿੱਚ ਕਿਹਾ ਹੈ। ਜਿੱਥੇ ਹੁਣ ਗੁਰੂ ਰਾਮਦਾਸ ਸਾਹਿਬ ਜੀ ਦੇ ਇਤਿਹਾਸ ਵਿੱਚ ਇਹ ਸਾਰਾ ਬੋਲੀ ਸਾਹਿਬ ਅਤੇ ਚਿਤੌੜ ਦੇ ਗੜ੍ਹ ਦੇ ਕਿਲ੍ਹੇ ਦਾ ਪ੍ਰਸੰਗ ਆਏਗਾ, ਉੱਥੇ ਇਹਦਾ ਖੋਲ੍ਹ ਕੇ ਆ ਜਾਏਗਾ ਵੀ ਇਹ ਦੋ ਦਿਨ ਡੁੱਬਿਆ ਹੀ ਰਿਹਾ ਸੀ ਪਾਣੀ ਵਿੱਚ। ਜਦੋਂ ਮਾਤਾ ਨੂੰ ਪਤਾ ਲੱਗਿਆ ਤਾਂ ਬਹੁਤ ਇਹਨੇ ਬੈਰਾਗ ਕੀਤਾ, ਬਹੁਤ ਹੋਈ ਪਿੱਟੀ। ਫਿਰ ਮਾਤਾ ਦੇ ਉਹ ਜ਼ਿਆਦਾ ਰੋਣ ਪਿੱਟਣ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਉਹਨੂੰ ਦੁਬਾਰਾ ਇਸ ਤਰ੍ਹਾਂ ਚੰਨ ਸੁਹਾ ਕੇ ਸੁਰਜੀਤ ਕਰ ਦਿੱਤਾ ਸੀ ਅਤੇ ਗੁਰਮੁਖ ਪਦੀ ਮੰਜੀ ਦੀ ਬਖਸ਼ਿਸ਼ ਕੀਤੀ ਸੀ। ਇਸ ਤਰ੍ਹਾਂ ਇਹ ਜਿਵੇਂ ਪ੍ਰਸੰਗ ਇੱਥੇ ਥੋੜ੍ਹੇ ਜਿਹੇ ਰੂਪ ਵਿੱਚ ਹੀ ਆਇਆ ਹੈ। ਮਾਈ ਦਾਸ ਹਕਾਰਿਓ ਪਾਸ। ਸਵੇਰੇ ਜਿਹੜਾ ਮਾਈ ਦਾਸ ਵੈਸ਼ਨੋ ਮਤ ਦਾ ਧਾਰਨੀ ਕ੍ਰਿਸ਼ਨ ਜੀ ਦਾ ਉਪਾਸ਼ ਸੀ, ਇਸ ਨੂੰ ਆਪਣੇ ਕੋਲ ਸੱਦ ਲਿਆ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ। ਸਤਿਗੁਰ ਕੀਨਸ ਬਾਕ ਪ੍ਰਕਾਸ਼ ਆਇਆ ਹੈ। ਸਤਿਗੁਰੂ ਜੀ ਨੇ ਪ੍ਰਗਟ ਤੌਰ ਤੇ ਵਚਨ ਕੀਤਾ ਹੈ। ਤੋਹੇ ਗੁਰੂ ਇਹੋ ਮਾਣਕ ਚੰਦ, ਜਿਹੜਾ ਮਾਣਕ ਚੰਦ ਹੈ ਇਹ ਵੀ ਤੇਰਾ ਗੁਰੂ ਹੈ, ਪੂਜਨੀਕ ਹੈ, ਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਰਾਖੋ ਇਨਸੋ ਪ੍ਰੇਮ ਬਿਲੰਦ। ਇਸ ਕਰਕੇ ਵੀ ਮਾਈ ਦਾਸ ਵੈਸ਼ਨੋ ਇਹ ਮਾਣਕ ਚੰਦ ਨਾਲ ਤੂੰ ਵਿਸ਼ੇਸ਼ ਕਰਕੇ ਬਹੁਤਾ ਪ੍ਰੇਮ ਪਿਆਰ ਰੱਖਿਆ ਕਰ। ਮੰਤਰ ਆਪਣ ਤੋਹੇ ਬਤਾਏ। ਆਪਣੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਦਾ ਗੁਰਮੰਤਰ ਹੈ, ਤੈਨੂੰ ਵੀ ਕਿਸੇ ਸਨ ਦੱਸੇਗਾ। ਤਿਲਕ ਗੁਰਮੁਖੀ ਮਸਤਕ ਲਾਏ। ਜਿਹੜਾ ਗੁਰਮੁਖਾਂ ਵਾਲਾ ਮਸਤਕ ਤਿਲਕ ਹੈ ਹੋਈ ਇਹ ਤੇਰੇ ਮੱਥੇ ਤੇ ਲਾਵੇਗਾ। ਸੇਲੀ ਦਈ ਕਰੋ ਸਿੱਖ ਸੰਗਤ। ਇਸ ਤਰ੍ਹਾਂ ਦੇ ਬਚਨ ਕਹਿ ਕੇ ਗੁਰੂ ਮਹਾਰਾਜ ਜੀ ਨੇ ਸੇਲੀ ਦਿੱਤੀ ਹੈ। ਉਹਨਾਂ ਦਾ ਇੱਕ ਕਾਲਾ ਜਿਹਾ ਧਾਗਾ ਜਿਹਾ ਹੁੰਦਾ ਹੈ, ਇਸ ਤਰ੍ਹਾਂ ਥੋੜ੍ਹਾ ਜਿਹਾ ਉਹ ਜਿਵੇਂ ਸਵੈਟਰ ਜੀ ਬਣੀ ਹੁੰਦੀ, ਇਸ ਤਰ੍ਹਾਂ ਉਹ ਯਾਨੀ ਬੁਣਿਆ ਜਿਹਾ ਹੁੰਦਾ ਹੈ, ਮੋਟਾ ਜਿਹਾ ਹੁੰਦਾ ਹੈ ਧਾਗਾ ਕਾਲੇ ਰੰਗ ਦਾ, ਉਹਨੂੰ ਸੇਲੀ ਕਹਿ ਦਿੰਦੇ। ਉਹ ਗਲ ਵਿੱਚ ਵੀ ਪਾ ਲੈਂਦੇ ਹਾਂ ਅਤੇ ਸੀਸ ਦੇ ਉੱਪਰ ਵੀ ਉਹ ਦਸਤਾਰ ਤੋਂ ਉੱਪਰ ਦੀ ਵੀ ਸਜਾ ਲੈਂਦੇ ਹਨ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਅਸੀਂ ਉਹ ਕੋਈ ਫੋਟੋ ਫੋਟੋ ਦੇਖੀ, ਉਹਦੇ ਉੱਪਰ ਵੀ ਉਹ ਕਾਲਾ ਜਿਹਾ ਧਾਗਾ ਦਿਖਦਾ ਹੈ, ਉਹਨੂੰ ਸੇਲੀ ਕਹਿੰਦੇ ਨੇ। ਇਸ ਤਰ੍ਹਾਂ ਸਮਝ ਲੈਣਾ ਵੀ ਉਹ ਉਹਨਾਂ ਦਾ ਹੁੰਦਾ ਹੈ ਅਤੇ ਬੁਣਿਆ ਜਿਹਾ ਹੁੰਦਾ ਹੈ। ਉਹ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਉਹ ਸੇਲੀ ਇਸ ਨੂੰ ਦੇ ਦਿੱਤੀ, ਉਹਨਾਂ ਦਾ ਕਾਲਾ ਜਿਹਾ ਧਾਗਾ ਬੁਣਿਆ ਹੋਇਆ ਬਖਸ਼ ਦਿੱਤਾ ਹੈ, ਨਾਲ ਹੀ ਸੰਗਤ ਬਖਸ਼ ਦਿੱਤੀ। ਸਤਿਆ ਨਾਮ ਜਪੀਏ ਮਿਲ ਪੰਗਤ। ਪੰਗਤ ਵਿੱਚ ਬਹਿ ਕੇ ਸਭਾ ਵਿੱਚ ਬੈਠ ਕੇ ਸਤਨਾਮ ਵਾਹਿਗੁਰੂ ਜਪਣਾ ਕਰੀਏ। ਸੰਗਿਆ ਭਗਤਨ ਕੀ ਤੁਮ ਹੋਈ। ਅੱਜ ਤੋਂ ਭਗਤਾਂ ਦੀ ਗਿਣਤੀ ਵੀ ਤੋਂ ਹੋ ਗਿਆ, ਤੇਰਾ ਨਾਮ ਪਰਮੇਸ਼ਰ ਦੇ ਦਰ ਦੇ ਵਿੱਚ ਭਗਤ ਹੋਵੇਗਾ। ਜਗ ਸੰਤਾਪ ਬਿਨਾਸੋ ਜੋਈ, ਸੰਸਾਰ ਦੇ ਜਿੰਨੇ ਵੀ ਸੰਤਾਪ ਹੈ ਜਿੰਨਾ ਕਰਕੇ ਮਨ ਤਪੇ ਉਹ ਤੇਰੇ ਖਤਮ ਹੋ ਗਏ ਹਨ। ਤੁਮ ਅਬ ਆਪਣੇ ਗ੍ਰਹਿ ਕੋ ਜਾਵਹੋ, ਹੁਣ ਆਪਣੇ ਘਰ ਵੱਲ ਨੂੰ ਚਲਾ ਜਾ। ਸਤਿਅ ਨਾਮ ਕੋ ਜਾਪ ਜਪਾਵਹੋ, ਘਰ ਦੇ ਵਿੱਚ ਹੀ ਰਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਜਪਿਆ ਕਰ ਤੇ ਜਪਾਇਆ ਕਰ। ਗੁਰਮੁਖ ਮਾਰਗ ਕਰੋ ਪ੍ਰਕਾਸ਼, ਜਿਹੜਾ ਗੁਰਮੁਖਾਂ ਵਾਲਾ ਭਾਵ ਭਗਤੀ ਦਾ ਰਸਤਾ ਤੂੰ ਵੀ ਘਰ ਵਿੱਚ ਜਾ ਕੇ ਪ੍ਰਗਟ ਕਰ। ਜਹ ਕਹਿ ਹੋਵੈ ਭਗਤ ਨਿਵਾਸ, ਜਿਸ ਕਰਕੇ ਇਸ ਤਰ੍ਹਾਂ ਕਹਿੰਦੇ ਜਿੱਥੇ ਕਿੱਥੇ ਹੀ ਪ੍ਰੇਮਾ ਭਗਤੀ ਦਾ ਨਿਵਾਸ ਹੋਵੇਗਾ। ਸੁਨ ਮੁਦ ਮਾਈ ਦਾਸ ਵਿਸਾਲ, ਇਸ ਤਰ੍ਹਾਂ ਜਿਹੜਾ ਮਾਈ ਦਾਸ ਸੀ ਸੁਣ ਕੇ ਬਹੁਤਾ ਪ੍ਰਸੰਨ ਹੋਇਆ ਹੈ। ਮਾਨਕ ਕੇ ਪਾਇਨ ਤਤਕਾਲ, ਮਾਏ ਦਾ ਹੰਕਾਰ ਬ੍ਰਹਮਣ ਪੁਣੇ ਦਾ ਦੂਰ ਕਰਨ ਵਾਸਤੇ ਮਾਨਕ ਚੰਦ ਦੇ ਚਰਨੀ ਪਾਇਆ ਤੇ ਪੈ ਗਿਆ ਹੈ ਬੜੀ ਛੇਤੀ। ਨਮਸਕਾਰ ਕਰ ਹੋਇਆ ਹੋ ਸੰਗ, ਮਾਨਕ ਚੰਦ ਨੂੰ ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਮਸਕਾਰ ਕਰਕੇ ਇਹਦੇ ਨਾਲ ਹੋ ਗਿਆ, ਨਾਲ ਚੱਲ ਪਿਆ। ਦੋਨਾਂ ਪ੍ਰਾਪਤ ਆਨੰਦ ਅਭੰਗ, ਜਿਹੜਾ ਇਹ ਮਾਨਕ ਚੰਦ ਤੇ ਮਾਈ ਦਾਸ ਵੈਸ਼ਨੋ ਹੈ, ਕਹਿੰਦੇ ਇੱਕ ਰਾਸ ਜਿਹੜਾ ਬ੍ਰਹਮ ਗਿਆਨ ਦਾ ਆਨੰਦ ਬ੍ਰਹਮਾ ਆਨੰਦ ਉਹਨੂੰ ਪ੍ਰਾਪਤ ਹੋ ਗਏ ਹੈ। ਭੁਗਤ ਮੁਕਤ ਪ੍ਰਾਪਤ ਕਰ ਮਾਹੀ, ਦੋਹਾਂ ਦੇ ਹੱਥਾਂ ਵਿੱਚ ਹੀ ਭੁਗਤ ਪਦਾਰਥ ਵੀ ਪ੍ਰਾਪਤ ਹੋ ਗਏ, ਮੁਕਤੀ ਵੀ ਪ੍ਰਾਪਤ ਹੋ ਗਈ ਹੈ। ਗੁਰ ਤੇ ਕੁਛ ਅਚਰਜ ਇਹੋ ਨਾਹੀ, ਕਵੀ ਜੀ ਕਹਿੰਦੇ ਗੁਰੂ ਅਮਰਦਾਸ ਦੇ ਪਾਸੋਂ ਕਹਿੰਦੇ ਕੋਈ ਅਚਰਜਤਾ ਵਾਲੀ ਗੱਲ ਨਹੀਂ ਵੀ ਉਹਨਾਂ ਨੇ ਦੋਵੇਂ ਕਿਵੇਂ ਦੇ ਦਿੱਤੀਆਂ। ਗੁਰੂ ਲਈ ਤਾਂ ਇਸ ਤੇ ਸਿੱਧੀ ਹੈ, ਹੋਰ ਮਨੁੱਖ ਨੂੰ ਇਹ ਪਦਾਰਥ ਤੇ ਮੁਕਤੀ ਦੇਣੀ ਔਖੀ ਗੱਲ ਹੈ। ਗੁਰੂ ਮਹਾਰਾਜ ਲਈ ਕੋਈ ਇਹ ਕੋਈ ਇੰਨੀ ਸੁਤੇਸੇ ਦੀ ਹੈ, ਕੋਈ ਚਰਚਾ ਹੈਰਾਨੀ ਵਾਲੀ ਗੱਲ ਨਹੀਂ ਵੀ ਇਹ ਕਿਵੇਂ ਦੇਤਾ, ਮਹਾਰਾਜ ਦੇਣ ਦੇ ਯੋਗ ਹਨ। ਗੁਰ ਚੇਲਾ ਦੋਨਾਂ ਤਬ ਹੋਏ, ਇਸ ਆਪੋ ਵਿੱਚ ਹੀ ਕਹਿੰਦੇ ਇੱਕ ਗੁਰੂ ਇੱਕ ਚੇਲਾ ਹੋ ਗਏ, ਉਹ ਦੋਵੇਂ ਬਣ ਗਏ ਗੁਰੂ ਚੇਲਾ। ਪਦ ਸ੍ਰੀ ਅਮਰ ਪਰਤ ਭੇਸ ਹੋਏ, ਇਹ ਵੀ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਦੋਵੇਂ ਚਰਨੀ ਪਏ ਹਨ। ਘਰ ਬਹੁ ਪ੍ਰੇਮ ਬਿਨੈ ਬਹੁ ਠਾਨੀ, ਗੁਰੂ ਅਮਰਦਾਸ ਨਾਲ ਪ੍ਰੇਮ ਬਹੁਤਾ ਕਰਕੇ ਬੜੀਆਂ ਬੇਨਤੀਆਂ ਕੀਤੀਆਂ ਹਨ। ਹੇ ਸਤਿਗੁਰ ਆਪਦਾ ਸਭ ਹਾਨੀ, ਹੇ ਸਤਿਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਨੇ ਜਿਹੜੀ ਜਨਮ ਮਰਨ ਦੀ ਮੁਸੀਬਤ ਪਈ ਰਹਿੰਦੀ ਸੀ ਉਹ ਨਾਸ਼ ਕਰ ਦਿੱਤੀ ਹੈ। ਦੋਨਾਂ ਗਮਨ ਕੀਨ ਤਤਕਾਲੇ, ਇਸ ਤਰ੍ਹਾਂ ਬੇਨਤੀਆਂ ਕਰਕੇ ਦੋਨਾਂ ਨੇ ਬੜੀ ਛੇਤੀ ਚੱਲਣਾ ਕੀਤਾ ਹੈ। ਸਦਨ ਆਪਣੇ ਬਸੇ ਸੁਖਾਲੇ, ਆਪੋ ਆਪਣੇ ਘਰਾਂ ਵਿੱਚ ਬੜੇ ਸੁਖਾਲੇ ਬਸੇ। ਸਤਿਆ ਨਾਮ ਬਹੁ ਨਰ ਉਪਦੇਸ਼ਾ, ਇਸ ਤਰ੍ਹਾਂ ਜਿਹੜਾ ਸਤ ਨਾਮ ਹੈ ਇਹਦਾ ਬੜਾ ਭਾਰੀ ਉਪਦੇਸ਼ ਦਿੱਤਾ ਇਹਨਾਂ ਨੇ ਬਹੁਤੇ ਲੋਕਾਂ ਨੂੰ। ਸਿੱਖੀ ਕੋ ਵਿਸਤਾਰ ਵਿਸੇਖਾ, ਉਹਨਾਂ ਨੇ ਸਿੱਖੀ ਦਾ ਬੜਾ ਭਾਰੀ ਵਿਸਥਾਰ ਕੀਤਾ। ਜਿਹੜਾ ਮਾਨਕ ਚੰਦ ਬੈਰੋਵਾਲ ਪਿੰਡ ਦਾ ਹੈ ਸੀ, ਇਸ ਤਰ੍ਹਾਂ ਹੀ ਫਿਰ ਇੱਥੋਂ ਤਬਦੀਲ ਹੋ ਗਿਆ ਸੀ। ਇਸ ਤਰ੍ਹਾਂ ਇਹਦੀ ਜਿਹੜੀ ਅੰਸ਼ ਵੰਸ਼ ਹੈ ਥੋੜ੍ਹੀ ਬਹੁਤੀ ਗੋਇੰਦਵਾਲ ਦੇ ਵਿੱਚ ਵੀ ਹੈਗੀ ਹੈ ਅਤੇ ਹੋਰ ਨਗਰਾਂ ਵਿੱਚ ਵੀ ਹੈ। ਬਚਨ ਕਹਿਓ ਤਤ ਛਿੰਨ ਫੁਰ ਜਾਵੇ, ਜਿਹੜਾ ਵੀ ਕੋਈ ਬਚਨ ਕਹਿੰਦਾ ਬੜੀ ਛੇਤੀ ਇਹ ਫੁਰਿਆਉਂਦਾ ਪੂਰਾ ਹੋ ਜਾਂਦਾ। ਲੋਕ ਅਨੇਕ ਪੂਜਬੇ ਆਵੇ, ਅਨੇਕਾਂ ਜਿਹੜੇ ਲੋਕ ਇਹਨੂੰ ਪੂਜਣ ਲਈ ਮੰਨਣ ਲਈ ਆਉਂਦੇ ਹਨ। ਜੋ ਜਾਚ ਹੈ ਇਨਕੇ ਢਿੱਗ ਆਏ, ਜਿਹੜਾ ਵੀ ਇਹਨਾਂ ਦੇ ਕੋਲ ਆ ਕੇ ਮੰਗ ਕਰਦਾ ਹੈ, ਹਿਰਦੇ ਮਨੋਰਥ ਤਤ ਛਿੰਨ ਪਾਏ, ਮਨ ਦਾ ਜਿਹੜਾ ਫੁਰਨਾ ਹੈ ਸੰਕਲਪ ਹੈ ਬੜੀ ਛੇਤੀ ਪੂਰਾ ਪਾ ਲੈਂਦਾ ਹੈ। ਓਹੇ ਬਸੋਏ ਕੋ ਦਿਨ ਜਾਵੇ, ਲੋਕ ਕਹਿੰਦੇ ਵਿਸਾਖੀ ਦੇ ਜੋੜ ਮੇਲਾ ਦਾ ਦਿਨ ਹੁੰਦਾ ਹੈ। ਚੱਲ ਮਾਈ ਦਾਸ ਵੈਸ਼ਨੋ ਹੈ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਚੱਲ ਕੇ ਆ ਜਾਂਦੇ ਹੈ। ਦੋਹਾਂ ਨੂੰ ਇਹ ਗੁਰੂ ਮਹਾਰਾਜ ਨੇ ਮਨਜੀਵ ਨੂੰ ਬਖਸ਼ੀ ਸੀ, ਮਾਣਕ ਚੰਦ ਨੂੰ, ਅਤੇ ਇਸੇ ਤਰ੍ਹਾਂ ਦੂਸਰਾ ਮਾਈ ਦਾਸ ਵੈਸ਼ਨੋ ਦਰਸ਼ਨ ਕਰ ਨਿਜ ਬਿਨੈ ਸੁਣਾਵੇ ਹੈ। ਗੁਰਦਾਸ ਦੇ ਦਰਸ਼ਨ ਕਰਦੇ ਆਪਣੇ ਵੱਲੋਂ ਬੇਨਤੀਆਂ ਕਰਕੇ ਸੁਣਾਉਂਦੇ, ਬਾਹਰ ਆਪਣੇ ਗ੍ਰਹਿ ਕੋ ਜਾਵੇ ਹੈ, ਆਪੋ ਆਪਣੇ ਘਰਾਂ ਵਿੱਚ ਚਲੇ ਜਾਂਦੇ ਹਨ। ਭਾਈ ਜਗਤ ਮੈਂ ਵੱਡ ਵਡਿਆਈ, ਇਸ ਤਰ੍ਹਾਂ ਦੋਹਾਂ ਦੀ ਸੰਸਾਰ ਦੇ ਵਿੱਚ ਬਹੁਤ ਵੱਡੀ ਵਡਿਆਈ ਹੋ। ਅੰਤ ਸਮੇਂ ਸੁਖ ਸੋਗਤ ਪਾਈ, ਅੰਤ ਦਾ ਸਮਾਂ ਆਇਆ, ਬੜੇ ਸੁੱਖ ਦੇ ਨਾਲ ਹੀ ਇਹਨਾਂ ਨੇ ਚੰਗੀ ਗਤੀ, ਚੰਗੀ ਕਲਿਆਣ ਮੁਕਤੀ ਪਾ ਲਈ। ਸੋਰਠਾ ਬਖਸ਼ਿਸ਼ ਕਰਹਿ ਕਿਰਪਾਲ, ਕਹਿੰਦੇ ਹੇ ਗੁਰਸਿੱਖੋ ਕਿਰਪਾਲੂ ਸਤਿਗੁਰੂ ਬਖਸ਼ਾ ਕਰਦੇ। ਸਿੱਖੀ ਪੰਥ ਪ੍ਰਸਿੱਧ ਹਿਤ, ਗੁਰੂ ਨਾਨਕ ਸਾਹਿਬ ਦਾ ਸਿੱਖੀ ਪੰਥ ਨੂੰ ਪ੍ਰਗਟ ਕਰਨ ਵਾਸਤੇ ਸੇਵਕ ਹੋਤ ਨਿਹਾਲ, ਜਿਹੜੇ ਵੀ ਸਿੱਖੀ ਪੰਥ ਵਿੱਚ ਆ ਕੇ ਸੇਵਕ ਬਣ ਜਾਂਦੇ ਉਹ ਨਿਹਾਲੋ ਨਿਹਾਲ ਹੋ ਜਾਂਦੇ। ਪਾਰ ਬ੍ਰਹਮ ਗੁਰ ਪ੍ਰੇਮ ਚਿੱਤ, ਇਹਨਾਂ ਦੇ ਚਿੱਤ ਵਿੱਚ ਗੁਰੂ ਮਹਾਰਾਜ ਦਾ ਪ੍ਰੇਮ ਹੈ, ਜੋ ਪਰਮੇਸ਼ਰ ਦਾ ਰੂਪ ਹੈ, ਉਹ ਸੇਵਕ ਨਿਹਾਲ ਹੁੰਦੇ ਹਨ। ਦੋਹਰਾ ਅਕਬਰ ਦੁਰਗ ਚਿਤੌੜ ਕੋ, ਇੱਧਰ ਜਿਹੜਾ ਅਕਬਰ ਪਾਤਸ਼ਾਹ ਦਿੱਲੀ ਦਾ ਸੀ, ਜਦੋਂ ਚਿਤੌੜ ਦਾ ਕਿਲਾ ਹੈ, ਟੁੱਟਿਓ ਨਾ ਕਰਤੇ ਜੰਗ, ਜੈਵਲ ਫਤਿਹ ਨਾਲੇ ਜੰਗ ਕਰ ਰਿਹਾ ਸੀ, ਜੰਗ ਕਰਦਿਆਂ ਉਹ ਟੁੱਟਿਆ ਨਾ, ਫਤਿਹ ਨਾ ਹੋਇਆ। ਸ੍ਰੀ ਸਤਿਗੁਰ ਢਿੱਗ ਨਰ ਪਠਿਓ, ਕਿਸੇ ਨੇ ਦੱਸਿਆ ਵੀ ਇਸ ਸਮੇਂ ਗੁਰੂ ਅਮਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਦੀ ਗੱਦੀ ਉੱਪਰ ਹੈ, ਉਹਨਾਂ ਕੋਲ ਬੇਨਤੀ ਕਰ। ਉਹ ਅੱਗੇ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਸੰਗ ਵਿੱਚ ਇਹ ਦੁਬਾਰਾ ਚਿਤੌੜਗੜ੍ਹ ਦਾ ਜਿਹੜਾ ਪ੍ਰਸੰਗ ਬਹੁਤ ਖੁੱਲ੍ਹੇ ਰੂਪ ਵਿੱਚ ਹੀ ਵਿਸਥਾਰ ਨਾਲ ਆਏਗਾ, ਇੱਥੇ ਥੋੜ੍ਹੇ ਜਿਹੇ ਰੂਪ ਵਿੱਚ ਹੀ ਆ ਰਿਹਾ ਹੈ। ਉਹ ਸਤਿਗੁਰੂ ਜੀ ਦੇ ਕੋਲ ਕਹਿੰਦੇ ਇੱਕ ਪੁਰਸ਼ ਭੇਜਿਆ, ਇਸਨੇ ਬਹੁਤ ਬੇਨਤੀ ਸੰਗ ਬੇਨਤੀਆਂ ਦੇ ਨਾਲ ਭਾਵ ਬੇਨਤੀਆਂ ਕਰਕੇ ਭੇਜਿਆ। ਚੌਪਈ ਪੀਰ ਫਕੀਰ ਪ੍ਰਥਮ ਬਹੁ ਸੇਵੇ, ਗੁਰੂ ਅਮਰਦਾਸ ਸਾਹਿਬ ਜੀ ਨੂੰ ਜਾ ਕੇ ਆਖਣਾ ਮੇਰੇ ਵੱਲੋਂ ਕਿ ਮਹਾਰਾ ਪੀਰ ਤੇ ਫਕੀਰ ਬਹੁਤ ਮੈਂ ਸੇਵੇ, ਬੜਿਆਂ ਦੀ ਸੇਵਾ ਕੀਤੀ ਪੀਰਾਂ ਫਕੀਰਾਂ, ਹੋਏ ਪਰਸੰਨ ਸਭ ਹਿੰਨ ਬਾਰ ਦੇਵੇ। ਜਦੋਂ ਮੈਂ ਚਿਤੌੜਗੜ੍ਹ ਦੇ ਕਿਲੇ ਉੱਪਰ ਚੜ੍ਹਾਈ ਕੀਤੀ, ਸਭ ਨੇ ਪ੍ਰਸੰਨ ਹੋ ਕੇ ਮੈਨੂੰ ਬੜੇ ਦਰਬਾਰ ਦਿੱਤੇ ਸੀ, ਜਾਂਦਿਆਂ ਸਾਰੀ ਚਿਤੌੜਗੜ੍ਹ ਦਾ ਕਿਤਾ ਫਤਿਹ ਹੋ ਜਾਏਗਾ। ਨਹੀਂ ਫਤਿਹ ਭਾ ਦੁਰਗਤ ਤੌਰ, ਪੀਰਾਂ ਫਕੀਰਾਂ ਦੇ ਪ੍ਰਸੰਨ ਹੋ ਕੇ ਵਰਦ ਦੇਣ ਨਾਲ ਵੀ ਚਿਤੌੜਗੜ੍ਹ ਦਾ ਕਿਲਾ ਹੁਣ ਫਤਿਹ ਨਹੀਂ ਹੋਇਆ, ਜਿੱਤਿਆ ਨਹੀਂ ਗਿਆ। ਅਬ ਮੈਂ ਸਰਨ ਹੱਥ ਕੋ ਜੋਰ, ਮੈਂ ਹੱਥ ਜੋੜ ਕੇ ਆਪ ਜੀ ਦੀ ਸ਼ਰਨ ਦੇ ਵਿੱਚ ਪਿਆ ਹਾਂ। ਉਹਨੂੰ ਭੇਜਣ ਵਾਲੇ ਨੂੰ ਕਿਹਾ ਵੀ ਉਹ ਕਹਿਣਾ ਗੁਰੂ ਅਮਰਦਾਸ, ਸੁਣ ਗੁਰ ਕਹਿਓ ਤਬ ਹੈ ਗੜ ਛੂਟੇ। ਜਦੋਂ ਕਹਿੰਦੇ ਪਾਤਸ਼ਾਹ ਕੋਲੋਂ ਪੁਰਸ਼ ਆਇਆ, ਉਸਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਾਰਾ ਪ੍ਰਸੰਗ ਦੱਸਿਆ। ਗੁਰੂ ਮਹਾਰਾਜ ਨੇ ਸੁਣ ਕੇ ਕਿਹਾ ਵੀ ਜਦੋਂ ਇਹ ਚਿਤੌੜ ਦਾ ਕਿਲਾ ਜਿਹੜਾ ਕਿਲਾ ਟੁੱਟੇਗਾ ਫਤਿਹ ਹੋਵੇਗਾ। ਇਹਾਂ ਬਾਪਿਕਾ ਕੋ ਕਰ ਟੂਟੇ, ਇੱਥੇ ਵੀ ਜਿਹੜਾ ਬਾਲੀ ਸਾਹਿਬ ਦੇ ਵਿੱਚ ਰੋੜਾਂ ਦਾ ਕੜ ਜਾ ਸਖਤ ਆ ਗਿਆ, ਜਦੋਂ ਉਹ ਟੁੱਟ ਗਿਆ ਉਸੇ ਵੇਲੇ ਚਿਤੌੜ ਦਾ ਗਲ ਟੁੱਟ ਜਾਏਗਾ। ਤਬ ਤੇ ਰਹਿਓ ਸਾਹ ਕੋ ਮਾਨਵ, ਕਹਿੰਦੇ ਤਦੋਂ ਤੋਂ ਲੈ ਕੇ ਅਕਬਰ ਪਾਤਸ਼ਾਹ ਦਾ ਉੱਥੇ ਇੱਕ ਮਨੁੱਖ ਰਹਿ ਪਿਆ ਗੋਇੰਦਵਾਲ ਵਿਖੇ। ਕੜ ਟੂਟਿਓ ਜਬ ਹੀ ਚੱਲ ਜਾਵ ਤਿੰਨ ਜਾਵ, ਕੜ ਟੂਟਿਓ ਜਬ ਹੀ ਤਿੰਨ ਜਾਵਨ ਜਾਨਵ। ਇਸ ਤਰ੍ਹਾਂ ਕਹਿੰਦੇ ਜਦੋਂ ਉਹ ਪੁਰਸ਼ ਨੇ ਜਾਣਿਆ ਵੀ ਬੋਲੀ ਸਾਹਿਬ ਦਾ ਕੜਤਾ ਟੁੱਟ ਗਿਆ ਹੈ, ਲਿਖ ਲੈ ਗਏ ਵਾਰ ਤਿਥ ਮਾਸ, ਜਿਹੜਾ ਥਿਤ ਸੀ, ਮਹੀਨਾ ਸੀ, ਦਿਨ ਸੀ, ਉਹ ਸਾਰਾ ਲਿਖ ਕੇ ਲੈ ਕੇ ਚਲੇ ਗਏ। ਉਹ ਪਹੁੰਚਿਓ ਚੱਲ ਅਕਬਰ ਕੇ ਪਾਸ, ਜਿਹੜਾ ਗੋਇੰਦਵਾਲ ਵਿਖੇ ਟਿਕਿਆ ਹੋਇਆ ਸੀ ਉਹ ਚੱਲਦਾ ਹੋਇਆ ਅਕਬਰ ਪਾਤਸ਼ਾਹ ਕੋਲ ਜਾ ਪੁੱਜਿਆ ਹੈ। ਜਿਸ ਛਿੰਨ ਕੜ ਟੂਟਿਓ ਤਿਸ ਕਾਲ, ਜਿਹੜੇ ਛਿੰਨ ਕਹਿੰਦੇ ਉਹ ਬੋਲੀ ਸਾਹਿਬ ਦਾ ਜਿਹੜਾ ਰੋੜਾਂ ਦਾ ਕੱਟਾ ਟੁੱਟਿਆ ਭਜਿਆ ਸੀ, ਤਬ ਹੁਣ ਛੂਟਿਓ ਚਿਤੌੜ ਵਿਸਾਲ, ਉੱਧਰ ਵੀ ਕਹਿੰਦੇ ਉਸੇ ਤਰ੍ਹਾਂ ਚਿਤੌੜ ਦਾ ਕਿਲਾ ਵੀ ਉਸੇ ਸਮੇਂ ਉਸੇ ਥਿਤ ਨੂੰ ਟੁੱਟ ਪੁੱਟ ਕੇ ਆਇਆ। ਅਕਬਰ ਉਰ ਪ੍ਰਤੀਤ ਵੱਡ ਆਈ। ਇਸ ਕਰਕੇ ਆਪਾਂ ਪਾਤਸ਼ਾਹ ਦੇ ਹਿਰਦੇ ਵਿੱਚ ਗੁਰੂ ਕੇ ਬਚਨਾਂ ਉੱਪਰ ਬੜੀ ਪ੍ਰਤੀਤ ਹੋਇਆ, ਯਕੀਨ ਹੋਇਆ ਆ। ਦਰਸ਼ਨ ਕਰ ਬੇ ਚਾਹ ਵਧਾਈ। ਗੁਰੂ ਅਰਦਾਸ ਸਾਹਿਬ ਜੀ ਜਾ ਕੇ ਦਰਸ਼ਨ ਕਰੀਏ, ਉਹ ਬੜੀ ਚਾਹਨਾ ਖਾਸ ਵਧਾਈ। ਆਮ ਖਾਸ ਮਹਿ ਕਰੀ ਪ੍ਰਸ਼ੰਸਾ। ਆਮ ਲੋਕਾਂ ਦੇ ਵਿੱਚ ਹੀ ਅਕਰ ਪਾਤਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਵਡਿਆਈ ਕੀਤੀ। ਸ੍ਰੀ ਨਾਨਕ ਅੱਲਾਹ ਨਹਿ ਸੰਸਾਰ। ਗੁਰੂ ਨਾਨਕ ਸਾਹਿਬ ਤਾਂ ਆਪ ਹੀ ਅੱਲਾਹ ਸੀ, ਇਹਦੇ ਵਿੱਚ ਕੋਈ ਸੰਸੇ ਵਾਲੀ ਗੱਲ ਨਹੀਂ ਹੈ। ਆਰਫ ਕਾਮਲ ਵਲੀ ਵਲਾਇਤ। ਅਮਰਦਾਸ ਗੁਰੂ ਨਾਨਕ ਸਾਹਿਬ ਜੀ ਕਾਮਲ ਕੀ ਪੂਰਨ ਆਰਫ ਕੀ ਬ੍ਰਹਮ ਗਿਆਨਵਾਨ ਸਨ ਤੇ ਬਲੀ ਸ਼ਕਤੀਆਂ ਵਾਲੇ ਸਨ। ਇਸੇ ਤਰ੍ਹਾਂ ਵਲਾਇਤ ਨਾ ਦੇਸਾਂ ਦਾ ਹੁੰਦਾ, ਸਾਰੇ ਦੇਸਾਂ ਵਿੱਚ ਹੀ ਉਹ ਸ਼ਕਤੀਆਂ ਵਾਲੇ, ਹਰ ਦੇਸ਼ ਵਿੱਚ ਹੀ ਉਹਨਾਂ ਦੀ ਤਾਕਤ ਕੰਮ ਕਰਦੀ ਸੀ। ਹੋਹਿ ਸਹਾਏ ਦਾਸ ਹਰ ਸਾਹਿਤ। ਗੁਰੂ ਨਾਨਕ ਸਾਹਿਬ ਜੀ ਹਰ ਸਾਹਿਤ ਹਰ ਘੜੀ ਦਾਸਾਂ ਦੇ ਸਹਾਇਕ ਹੁੰਦੇ ਸਨ। ਹਿੰਦੂ ਮੁਸਲਮਾਨ ਤੇ ਨਿਆਰੇ। ਗੁਰੂ ਨਾਨਕ ਸਾਹਿਬ ਜੀ ਜਿਹੜੇ ਹਿੰਦੂਆਂ ਦੇ ਅਸੂਲ ਜੇ ਹੈ ਜਾਂ ਮੁਸਲਮਾਨਾਂ ਦੀ ਸ਼ਰ੍ਹਾਂ ਸ਼ੁਰੂ ਦਾ ਅਸੂਲ, ਉਹਨਾਂ ਤੋਂ ਵਿਖਰੇ ਨਖਾ ਸੰਗ ਸੀ। ਨਰ ਅਨੇਕ ਦੋਨੋ ਤੇ ਤਾਰੇ। ਇਸੇ ਤਰ੍ਹਾਂ ਦੋਹਾਂ ਦੇ ਅਨੇਕ ਪੁਰਸ਼ ਗੁਰੂ ਨਾਨਕ ਸਾਹਿਬ ਜੀ ਨੇ ਤਾਰਤੇ, ਹਿੰਦੂਆਂ ਦੇ ਵੀ ਮੁਸਲਮਾਨਾਂ ਦੇ ਵੀ। ਲਵਪੁਰ ਚਲ ਹੈ ਮਿਲ ਹੈ ਦਰਸਾਵ ਹੈ। ਆਪਣੇ ਸਾਥੀਆਂ ਰਾਮਾ ਅਹਿਲਕਾਰਾਂ ਵਿੱਚ ਕਹਿੰਦਾ ਵੀ ਜਦੋਂ ਕਿਤੇ ਆਵਾ ਲਾਹੌਰ ਸ਼ਹਿਰ ਨੂੰ ਚੱਲਾਂਗੇ ਤੇ ਰਸਤੇ ਵਿੱਚ ਹੀ ਗੋਇੰਦਵਾਲ ਸਾਹਿਬ ਹੈ, ਗੁਰੂ ਮਹਾਰਾਜ ਨੂੰ ਮਿਲਾਂਗੇ, ਦਰਸ਼ਨ ਕਰਾਂਗੇ। ਇਮ ਨਿਸ਼ਚੇ ਕਰ ਪ੍ਰੇਮ ਵਡਾਵੇ। ਇਸ ਤਰ੍ਹਾਂ ਦਾ ਯਕੀਨ ਭਰੋਸਾ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਲਈ ਪ੍ਰੇਮ ਵਧਾ ਰਿਹਾ ਹੈ। ਬਸੀ ਖੱਤਰੀ ਗੰਗੋ ਨਾਮਾ। ਬਸੀ ਪਿੰਡ ਦਾ ਖੱਤਰੀ ਸੀ, ਗੰਗੋ ਦਾ ਨਾਮ ਹੈ ਸੀ। ਧਨ ਵਿਵਹਾਰ ਕਰਨ ਤੇ ਕਾਮਾ। ਇਸ ਤਰ੍ਹਾਂ ਧੰਦਾ ਵਿਵਹਾਰ ਕਰਨਾ ਇਹਦਾ ਕੰਮ ਸੀ। ਦਰਬ ਹਜ਼ਾਰ ਹੋ ਬਨਜ ਚਲਾਵੇ। ਹਜ਼ਾਰਾਂ ਰੁਪਈਆਂ ਦਾ ਇਹ ਵਪਾਰ ਬਿਜਨਸ ਚਲਾਉਂਦਾ ਹੈ। ਨਿਤ ਪ੍ਰਤ ਮਤ ਕਰ ਅਧਿਕ ਵਧਾਵੇ। ਆਪਣੀ ਅਕਲ ਵਧ ਕਰਕੇ ਵਿਵਹਾਰ ਨੂੰ ਬਹੁਤਾ ਵਧਾਉਂਦਾ ਹੈ। ਵਿਗੜਿਓ ਇੱਕ ਵਾਰ ਵਿਵਹਾਰ। ਇੱਕ ਵਾਰੀ ਜਿਹੜਾ ਧੰਦਾ ਵਿਵਹਾਰ ਸੀ, ਕੰਮ ਸੀ, ਇਹਦਾ ਐਸਾ ਵਿਗੜਿਆ ਹੈ। ਭਾਏ ਸਤੋਟਾ ਜਿਤ ਕਿਤ ਸਾਰੇ। ਜਿੱਥੇ ਕਿੱਥੇ ਸਾਰੇ ਪਾਸੇ ਨੇ ਘੱਟ ਹੀ ਘਾਟਾ ਪਾਇਆ। ਨਹੀਂ ਸਹਾਇਕ ਕੋ ਤਿਸ ਭਾਇਓ। ਉਹ ਘਾਟੇ ਨੂੰ ਪੂਰਾ ਕਰਨ ਵਾਸਤੇ ਦਾ ਕੋਈ ਸਹਾਇਕ ਵੀ ਨਹੀਂ ਹੋਇਆ, ਮਦਦਗਾਰ ਵੀ ਨਹੀਂ ਹੋਇਆ। ਉਹ ਤੋਂ ਉਧਾਰ ਨਾ ਸੋ ਕਿਨ ਗਇਓ ਦਇਓ। ਜਿਹਦੇ ਕੋਲ ਥੋੜਾ ਬਹੁਤ ਧਨ ਕਹਿੰਦੇ ਉਧਾਰ ਰੱਖਿਆ ਹੋਇਆ ਸੀ, ਉਵੇਂ ਦਿੱਤਾ, ਉਹਨਾਂ ਨੇ ਵੀ ਵਾਪਸ ਦਿੱਤਾ ਹੈ। ਵੱਡਾ ਕਸ਼ਟ ਹੋਇਸ ਮਨ ਮਾਹੀ। ਇਸ ਕਰਕੇ ਗੰਗੋ ਨੂੰ ਕਹਿੰਦੇ ਬੜਾ ਭਾਰੀ ਮਨ ਵਿੱਚ ਦੁੱਖ ਹੋਇਆ ਹੈ। ਸੋ ਉਪਚਾਰ ਚੱਲਿਓ ਤਿਸ ਨਾਹੀ। ਸੋਦੇ ਤਾਂ ਪਾਠ ਕੋ ਹੈ, ਕਹਿੰਦੇ ਕੋਈ ਵੀ ਯਤਨ ਇਹਦਾ ਚੱਲ ਨਹੀਂ ਸਕਿਆ ਹੈ। ਨਿਜ ਕੁਟੰਬ ਸੰਬੰਧੀ ਆਨ। ਆਪਣੇ ਜਿਹੜੇ ਕੁਟੰਬ ਪਰਿਵਾਰ ਦੇ ਜੀ ਸਨ, ਹੋਰ ਜਿਹੜੇ ਕੋਈ ਸਾਖ ਸੰਬੰਧੀ ਸਨ। ਹਰ ਜਿਨ ਸੰਗ ਬਨਜ ਕੋ ਠਾਨ। ਹੋਰ ਜਿਨ੍ਹਾਂ ਦੇ ਨਾਲ ਰਲ ਮਿਲ ਕੇ ਧੰਦਾ ਵਪਾਰ ਕਰਦਾ ਸੀ, ਲੈਣ ਦੇਣ ਕਰਦਾ ਹੁੰਦਾ ਸੀ। ਸਖਾ ਆਦਿ ਸਭ ਤੇ ਦੁੱਖ ਪਾਇਸ। ਜਿਹੜੇ ਕੋਈ ਸਖਾ ਮਿੱਤਰ ਦੋਸਤ ਆਦਿਕ ਹੈ, ਸਭ ਪਾਸੇ ਤੇ ਉਹਨੇ ਦੁੱਖ ਪਾਇਆ। ਬਿਵਤ ਪਰੀ ਸਭ ਸੀ, ਸੰਸਾੜਤ ਵਾਲੀ ਗੱਲ ਹੋ ਗਈ। ਟਿਕਿਓ ਨਾ ਪਾਗ ਕਰ ਰਹਿਓ ਉਪਾਇਸ। ਬੜੇ ਉਪਰਾਲੇ ਹੀਲੇ ਕਰ ਰਿਹਾ ਹੈ, ਪਰ ਇਹਦਾ ਪੈਰ ਨਾ ਟਿਕ ਸਕਿਆ। ਚੌਹ ਦਿਸ ਤੇ ਜਬ ਸੰਕਟ ਪਰਿਓ। ਚਾਰ ਸਪੇਰੇ ਤੋਂ ਬੜਾ ਭਾਰੀ ਇਹਨੂੰ ਦੁੱਖ ਆ ਪਿਆ ਹੈ। ਸਤਿਗੁਰ ਸੁਜਸ ਸ਼ਰਵਨ ਤਿੰਨ ਕਰਿਓ। ਇਹ ਸੰਗੋ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਸੇਠ ਜਸ ਹੈ, ਕਹਿੰਦੇ ਕੰਨਾਂ ਵੀ ਸੁਣਨਾ ਕੀਤਾ ਹੈ। ਛੋਰ ਸਭਨ ਕੋ ਨਿਕਸਿਓ ਕੈਸੇ। ਸਾਰੇ ਪਰਿਵਾਰ ਸਾਖ ਸੰਬੰਧੀਆਂ ਮਿੱਤਰਾਂ ਦੋਸਤਾਂ ਨੂੰ ਛੱਡ ਕੇ ਕਿਸ ਤਰ੍ਹਾਂ ਨਿਕਲਿਆ। ਫਸਿਓ ਜਾਲ ਝੱਗ ਤਿਆਗਿਓ ਜੈਸੇ। ਇਸ ਤਰ੍ਹਾਂ ਕੋਈ ਜਿਹੜਾ ਮੱਛ ਜਾਲ ਦੇ ਵਿੱਚ ਫਸਿਆ ਹੋਵੇ ਉਹਨੂੰ ਛੱਡ ਕੇ ਨਿਕਲ ਜਾ, ਫੁਰਤੀ ਨਾਲਿਆਂ ਛੱਡਦਾ ਹੈ। ਔਰ ਸ੍ਰੀ ਅਮਰ ਆਸ ਇੱਕ ਅਤਾਰੀ, ਇੱਕੋ ਇੱਕ ਹਿਰਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਆਸਾ ਧਾਰੀ ਹੈ ਵੀ ਇਹੀ ਦੁੱਖ ਕਸ਼ਟ ਹੁਣ ਦੂਰ ਕਰਨਗੇ। ਪਰ ਸਰਨ ਹੋਏ ਦੁੱਖ ਤੇ ਪਾਰੀ, ਖਿਆਲ ਕਰਦਾ ਵੀ ਗੁਰੂ ਅਮਰ ਸਾਹਿਬ ਜੀ ਦੀ ਹੁਣ ਮੈਂ ਸ਼ਰਨ ਜਾ ਪਰਾਂ, ਜਿਸ ਕਰਕੇ ਦੁੱਖਾਂ ਤੋਂ ਪਾਰ ਹੋ ਜਾਵਾਂ ਪੈ ਜਾਵਾਂ। ਦ੍ਰਿੜ ਪ੍ਰਤੀਤ ਧਰ ਦਰਸ਼ਨ ਆਇਓ, ਪੱਕੀ ਪ੍ਰੀਤੀ ਪ੍ਰਤੀਤ ਧਾਰ ਕੇ, ਪੱਕਾ ਯਕੀਨ ਭਰੋਸਾ ਧਾਰ ਕੇ ਦਰਸ਼ਨ ਕਰਨ ਲਈ ਚਲੇ ਆਇਆ। ਪ੍ਰਥਮ ਦੇਗ ਤੇ ਭੋਜਨ ਖਾਇਓ, ਗੁਰੂ ਮਹਾਰਾਜ ਦਾ ਅਸੂਲ ਸੀ ਅਨੁਸਾਰ ਸਭ ਤੋਂ ਪਹਿਲਾਂ ਗੁਰੂ ਕੇ ਲੰਗਰ ਵਿੱਚ ਆ ਕੇ ਨੇ ਭੋਜਨ ਛਕ ਲਿਆ। ਪ੍ਰੇਮ ਧਾਰ ਪੁਨ ਗਮਨਿਓ ਪਾਸ, ਦੇ ਵਿੱਚ ਪ੍ਰੇਮ ਧਾਰ ਕੇ ਗੁਰੂ ਮਹਾਰਾਜ ਦੇ ਪਾਸ ਚਲਿਆ ਗਿਆ। ਦੇਖੇ ਜਬ ਮਨ ਭਇਓ ਹੁਲਾਸ, ਜਦੋਂ ਗੁਰੂ ਅਰਦਾਸ ਸਾਹਿਬ ਦੇ ਦਰਸ਼ਨ ਦੇਖ ਕੇ ਮਨ ਦੇ ਵਿੱਚ ਬੜਾ ਉਲਾਸ ਆਨੰਦ ਪ੍ਰਸੰਨਤਾ ਹੋਈ। ਤਰਾਹਿ ਤਰਾਹਿ ਕਰ ਸਰਨੀ ਪਰਿਓ, ਮੇਰਾ ਰੱਖਿਆ ਕਰੋ ਮੇਰੀ ਰੱਖਿਆ ਕਰੋ, ਇਉਂ ਕਹਿੰਦਾ ਹੈ ਸ਼ਰਨੀ ਪੈ ਗਿਆ ਹੈ। ਗੁਰ ਪਗ ਪੰਕਜ ਪਰ ਸਿਰ ਧਰਿਓ, ਗੁਰੂ ਮਹਾਰਾਜ ਦੇ ਚਰਨਾ ਕਮਲਾ ਉੱਪਰ ਆਪਣਾ ਜਿਹੜਾ ਸੀਸ ਇਸਨੇ ਹੱਥ ਰੱਖ ਦਿੱਤਾ ਹੈ। ਬੈਠਿਓ ਨਿਕਟ ਕਹਿਓ ਗੁਰ ਦਿਆਲ, ਗੁਰੂ ਮਹਾਰਾਜ ਦੇ ਕੋਲ ਬੈਠ ਗਿਆ ਤੇ ਗੁਰੂ ਦਿਆਲੂ ਜੀ ਨੇ ਕਿਹਾ ਹੈ, ਕਹੋ ਗੰਗੋ ਕਿਆ ਤੋਰ ਹਵਾਲ, ਗੰਗੋ ਤੂੰ ਦੱਸ ਤੇਰਾ ਕੀ ਹਾਲ ਚਾਲ ਹੈ। ਸੁਣ ਕੇ ਨਿਜ ਸੰਕਟ ਸਭ ਕਹਿਓ, ਅਰਦਾਸ ਸਾਹਿਬ ਜੀ ਦਾ ਸੁਣ ਕੇ ਆਪਣਾ ਸਾਰਾ ਜਿਹੜਾ ਦੁੱਖ ਇਸਨੇ ਖੋਲ ਕੇ ਕਹਿ ਦਿੱਤਾ ਹੈ। ਪ੍ਰਭ ਜੀ ਧਨ ਤੋਟਾ ਮੈਂ ਲਹਿਓ, ਕੀ ਦੱਸਾਂ ਪ੍ਰਭੂ ਜੀ ਜਿਹੜਾ ਧਨ ਉਹਦੇ ਵਿੱਚ ਮੈਂ ਬੜਾ ਘਾਟਾ ਲਿਆ ਹੈ। ਗੁਰੂ ਕਹਿਓ ਅਬ ਦਿੱਲੀ ਜਾਈਏ, ਗੁਰੂ ਅਮਰਦਾਸ ਸਾਹਿਬ ਜੀ ਸੁਣ ਕੇ ਕਹਿਣ ਲੱਗੇ ਲੈ ਵੀ ਗੰਗੋ ਹੁਣ ਤੂੰ ਦਿੱਲੀ ਸ਼ਹਿਰ ਵਿੱਚ ਚਲਾ ਜਾ। ਮਨ ਬਾਕ ਤਹਿ ਕੋਠੀ ਪਈਏ, ਸਾਡਾ ਵਚਨ ਮੰਨ ਕੇ ਉੱਥੇ ਇੱਕ ਸੋਹਣੀ ਜੀ ਤੂੰ ਕੋਠੀ ਪਾ ਲੈ। ਸਤ ਸੰਗਤ ਕੀ ਸੇਵਾ ਕਰੋ, ਕੋਠੀ ਪਾ ਕੇ ਵੀ ਤੂੰ ਸਾਧ ਸੰਗ ਦੀ ਸੇਵਾ ਕਰਿਆ ਕਰੀ। ਹੋਇ ਹੈ ਦਰਬ ਨਾ ਚਿੰਤਾ ਧਰੋ, ਅੱਗੇ ਨਾਲੋਂ ਵੀ ਬਹੁਤਾ ਧਨ ਹੋ ਜਾਏਗਾ, ਤੂੰ ਕੋਈ ਚਿੰਤਾ ਹੀ ਨਾ ਧਾਰ। ਸ੍ਰੀ ਗੁਰ ਕੀ ਆਇਸ ਲੈ ਗਇਓ, ਇਸ ਤਰ੍ਹਾਂ ਜਿਹੜਾ ਗੰਗੋ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਲੈ ਕੇ ਦਿੱਲੀ ਵੀ ਚਲਾ ਗਏ। ਪੁਰ ਮਹਿ ਕੋਠੀ ਪਾਵਤ ਭਇਓ, ਗੁਰੂ ਮਹਾਰਾਜ ਦੇ ਬਚਨਾਂ ਅਨੁਸਾਰ ਦਿੱਲੀ ਸ਼ਹਿਰ ਦੇ ਵਿੱਚ ਇਹਨੇ ਕੋਠੀ ਦੀ ਪਾਲੀ ਬਣਾ ਲਈ। ਮੁਗਲ ਅਚਾਨਕ ਇੱਕ ਤਿਹ ਆਇਓ, ਆਪ ਕਹਿੰਦੇ ਅਚਨ ਚੇਤ ਹੀ ਦਿੱਲੀ ਸ਼ਹਿਰ ਦੇ ਵਿੱਚ ਇੱਕ ਮੁਗਲ ਜਾ ਚੱਲ ਕੇ ਆ ਗਿਆ। ਲੱਖ ਮੋਹਰ ਜਿਨ ਸੰਗ ਲਦਾਇਓ, ਇਸ ਮੁਗਲ ਨੇ ਕਹਿੰਦੇ ਲੱਖ ਜਿਹੜੀ ਮੋਹਰ ਆਪਣੇ ਨਾਲ ਖਤਰਾਂ ਵਿੱਚ ਲੱਦੀ ਹੋਈ ਹੈ। ਇਸ ਤਰ੍ਹਾਂ 15 ਰੁਪਈਏ ਦੀ ਇੱਕ ਮੋਹਰ ਉਸ ਵੇਲੇ ਹੁੰਦੀ ਸੀ, 15 ਕੁ ਲੱਖ ਰੁਪਈਆ ਦੇ ਨਾਲ ਲਿਆ ਹੋਇਆ ਮੋਹਰਾਂ ਰਾਹੀਂ। ਇੱਕ ਫਰਦ ਹੁੰਡੀ ਕੋ ਚਾਹੇ, ਕਹਿੰਦੇ ਇੱਕੋ ਹੀ ਇਹ ਜਿਹੜਾ ਕਹਿੰਦੇ ਹੁੰਡੀ ਦੀ ਫਰਦ ਚਾਹੁੰਦਾ, ਯਾਨੀ ਇੱਕੋ ਹੀ ਇਹ ਚੈੱਕ ਬੁੱਕ ਚਾਹੁੰਦਾ ਹੈ 15 ਲੱਖ ਰੁਪਈਏ ਦਾ, ਜਿਵੇਂ ਅੱਜ ਕੱਲ੍ਹ ਉਹ ਚੈੱਕ ਬੁੱਕ ਕਹਿ ਦਿੰਦੇ ਹਾਂ ਜਾਂ ਰਸੀਦ ਬੁੱਕ ਕਹਿ ਦਿੰਦੇ ਹਾਂ, ਵੀ ਉਹ ਜਿਹੜੀ ਬੈਂਕਾਂ ਦੇ ਵਿੱਚ ਆਮ ਚੱਲਦੀ ਹੈ ਨਾ, ਵੀ ਜਿੱਥੇ ਅਸੀਂ ਉਹ ਚੈੱਕ ਬੁੱਕ ਜਾ ਦਿਖਾਵੇ ਉੱਥੇ ਹੀ ਬੈਂਕ ਵਿੱਚੋਂ ਅਸੀਂ ਇਹ ਪੈਸੇ ਲੈ ਲੈਂਦੇ ਹਾਂ। ਉਸ ਸਮੇਂ ਬੈਂਕਾਂ ਬੁੱਕਾਂ ਨਹੀਂ ਹੁੰਦੀਆਂ ਸੀ, ਉਹ ਸ਼ਹਿਰਾਂ ਦੇ ਵਿੱਚ ਕੋਈ ਸ਼ਾਹੂਕਾਰ ਲੋਕ ਹੁੰਦੇ ਸੀ, ਉਹਨਾਂ ਨਾਲ ਲੈਣ ਦੇਣ ਹੁੰਦਾ ਸੀ, ਯਾਨੀ ਉਹ ਰਲ ਮਿਲ ਕੇ ਸ਼ਾਹੂਕਾਰ ਕੰਮ ਚਲਾਉਂਦੇ ਹੁੰਦੇ ਸਨ। ਇੱਥੋਂ ਕਿਹੜੀ ਜਿਹੜੀ ਮਾਇਆ ਹੈ ਉਹ ਯਾਨੀ ਪ੍ਰਬੰਧ ਕਰਕੇ ਉਹ ਜਿੱਥੇ ਅਗਲੇ ਨੇ ਕਹਿਣਾ ਉੱਥੇ ਪਹੁੰਚਾ ਦੇਣੀ, ਆਪਣੇ ਕੋਲੋਂ ਉਹ ਚੈੱਕ ਬੁੱਕ ਜਾਂ ਜਾਣੀ ਹੁੰਡੀ ਦੇ ਦੇਣੀ, ਲਿਖਤੀ ਕਾਗਜ਼ ਦੇ ਦੇਣਾ ਵੀ ਆਹ ਦਿਖਾ ਕੇ ਇਹਨਾਂ ਨਿਸ਼ਾਨੀ ਫਲਾਨੀ ਦੁਕਾਨ ਤੋਂ ਫਲਾਨੇ ਸ਼ਾਹੂਕਾਰ ਤੋਂ ਤੂੰ ਵੀ ਮਾਇਆ ਲੈ ਲਈ ਉੱਥੇ ਪਹੁੰਚ ਜਾਏਗੀ। ਉਹ ਫਿਰ ਉੱਥੇ ਪਹੁੰਚ ਜਾਂਦਾ, ਰਸਤੇ ਵੀ ਜਿਹੜਾ ਕੋਈ ਆਉਣ ਜਾਣ ਦਾ ਖਰਚਾ ਜਿਹਾ ਸੀ ਉਹ ਕੱਟ ਕੇ ਅਤੇ ਉਹਨੂੰ ਉਹ ਨਿਸ਼ਾਨੀ ਦੇਖਦਿਆਂ ਦਾਰ ਉਹ ਜਿਹੜਾ ਸ਼ਾਹੂਕਾਰ ਹੈ ਜਿਹਦੇ ਨਾਲ ਲੈਣ ਦੇਣ ਹੁੰਦਾ ਸੀ ਇੱਥੋਂ ਦੇ ਸ਼ਾਹੂਕਾਰ ਦਾ, ਉਹ ਫਿਰ ਮਾਇਆ ਦੇ ਦਿੰਦਾ ਸੀ। ਹਿੱਸੇ ਵਾਲਾ ਜਿਹੜਾ ਸ਼ੇਹੂਕਾਰ ਆ ਉਹ ਉੱਧਰ ਨੂੰ ਭੇਜ ਦਿੰਦਾ ਅਤੇ ਉਹਦੇ ਕੋਲ ਇਹਦੀ ਮਾਇਆ ਚਲੀ ਜਾਂਦੀ, ਇਹਦੀ ਨਿਸ਼ਾਨੀ ਜੀ ਚੱਕ ਬੁੱਕਾ ਦੇ ਕੇ ਹੋਰ ਰੁਪਈਏ ਦੇ ਦਿੰਦਾ ਹੁੰਦਾ ਸੀ, ਲੈਣ ਦੇਣ ਦੋਹਾਂ ਦਾ ਚੱਲੀ ਜਾਂਦਾ। ਕਿਉਂ ਬੈਂਕਾਂ ਤੋਂ ਪਹਿਲਾਂ ਇਸ ਤਰ੍ਹਾਂ ਸ਼ਾਹੂਕਾਰਾਂ ਕੋਲ ਹੀ ਲੈਣ ਦੇਣ ਹੁੰਦਾ, ਇਹੀ ਕੋਈ ਮਾਇਆ ਇੱਧਰ ਉੱਧਰ ਪਹੁੰਚਾਉਂਦੇ ਹੁੰਦੇ ਸੀ। ਉਸ ਵੇਲੇ ਉਹ ਜਿਹੜਾ ਕੋਈ ਜਾਣੀ ਉਹ ਲਿਖਤ ਕੀਤੀ ਹੈ ਨਾ ਹੱਥਾਂ ਦੀ, ਜਿਹਦੇ ਮੋਹਰ ਮੋਹਰ ਲੱਗੀ ਹੈ, ਨਿਸ਼ਾਨੀ ਹੈ, ਜਿਹਨੂੰ ਦੇਖ ਕੇ ਮਾਇਆ ਦਿੱਤੀ ਜਾਵੇ ਉਹਨੂੰ ਦਰਸ਼ਨੀ ਹੁੰਡੀ ਕਹਿੰਦੇ ਸਨ, ਸਿੱਧਾ ਵੀ ਹੁੰਡੀ ਕਹਿ ਦਿੰਦੇ ਸਨ, ਅੱਜ ਕੱਲ੍ਹ ਉਹਨੂੰ ਚੈੱਕ ਬੁੱਕ ਕਹਿ ਦਿੰਦੇ ਹਨ ਸੌਖਿਆਂ ਸਮਝਣ ਲਈ। ਬੂਜਤ ਫਿਰਤ ਕੋਠੀਆਂ ਨਮਾਹੇ, ਜਿਹੜੇ ਕੋਈ ਸ਼ਾਹੂਕਾਰ ਉਹਨੀਆਂ ਦੀ ਕੋਠੀਆਂ ਵਿੱਚ ਮੁਗਲ ਪੁੱਛਦਾ ਫਿਰਦਾ ਵੀ ਇੱਕ ਲੱਖ ਮੋਹਰ ਹੈ, ਵੀ ਇੱਕੋ ਹੁੰਡੀ ਮੈਂ ਲੈਣੀ, ਇੱਕੋ ਚੈੱਕ ਬੁੱਕ ਲੈਣਾ ਅਤੇ ਇਕੱਠੇ ਹੀ ਲੈਣੇ ਪੈਸੇ, ਵੀ ਕਿਹੜਾ ਤੁਹਾਨੂੰ ਮੇਰੀ ਮਾਇਆ ਪਹੁੰਚਾਏਗਾ ਤੇ ਉੱਥੇ ਮੈਂ ਲਵਾਂਗਾ। ਸੁਣ ਹੁੰਡੀ ਇੱਕ ਕਾਰਾ ਨਾ ਕੋਊ, ਇੱਕੋ ਜਿਹੜੀ ਹੁੰਡੀ ਆ ਸੁਣ ਕੇ ਕੋਈ ਨੀ ਕਰਦਾ, ਵੀ ਇੰਨਾ ਰੁਪਈਆ ਵੀ ਇਕੱਠਾ ਜਿਹੜਾ ਨਾ ਤੇਰਾ ਪਹੁੰਚਾਉਣਾ ਬਹੁਤ ਔਖਾ ਹੈ ਤੇ ਉੱਥੇ ਜਾ ਕੇ ਦੇਣਾ ਵੀ ਸਾਨੂੰ ਔਖਾ ਹੈ। ਦਰਬ ਅਧਿਕ ਤੇ ਤ੍ਰਾਸਤ ਸੋ, ਕਿਉਂਕਿ ਬਹੁਤਾ ਆਸਾਨ ਹੈ, ਹੁਣ ਇੱਕ ਲੱਖ ਮੋਹਰ ਹੈ, 15 ਲੱਖ ਰੁਪਈਆ ਬਣ ਜਾਂਦਾ ਚਾਂਦੀ ਦੇ, ਇਸ ਕਰਕੇ ਸਾਰੇ ਜਵਾਬ ਦੇ ਦਿੰਦੇ ਹਨ। ਤਬ ਗੰਗੋ ਕੀ ਕੋਠੀ ਆਇਓ, ਇਧਰ ਜਿਹੜਾ ਗੰਗੋ ਹੈ ਜਿਸਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਅਨੁਸਾਰ ਦਿੱਲੀ ਵਿੱਚ ਕੋਠੀ ਪਾਈ ਹੈ ਨਾ ਬੜੀ ਵਧੀਆ, ਉੱਥੇ ਆਇਆ ਹੈ। ਇੱਕ ਹੁੰਡੀ ਮੈਂ ਚਾਹਤ ਕਰਿਓ, ਆ ਕੇ ਕਹਿਣ ਲੱਗਿਆ ਵੀ ਇੱਕੋ ਹੁੰਡੀ ਦੇ ਵਿੱਚ ਹੀ ਮੈਂ ਜਿਹੜੀ ਮਾਇਆ ਕਰਨੀ ਚਾਹੁੰਦਾ ਹੈ, ਇੱਕੋ ਚੈੱਕ ਬੁੱਕ ਲੈਣਾ ਚਾਹੁੰਦਾ ਹਾਂ। ਸਤਿਗੁਰ ਕੇ ਬਚ ਸਿਮਰਨ ਕਰੇ, ਆਹ ਮੁਗਲ ਦੇ ਗੱਲ ਨੂੰ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਇਹਨੇ ਯਾਦ ਕੀਤਾ ਹੈ। ਇਸ ਤੇ ਧਨ ਮਮ ਬ੍ਰਿਧਤਾ ਧਰੇ, ਗੁਰੂ ਮਹਾਰਾਜ ਕਹਿੰਦੇ ਵੀ ਉੱਥੇ ਤੂੰ ਕੋਠੀ ਪਾ ਤੇ ਮਾਇਆ ਬਹੁਤ ਵੱਧ ਜਾਏਗੀ, ਵੀ ਇਹ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਬਹਾਨਾ ਬਣਾਇਆ ਹੈ, ਇਸ ਮੁਗਲ ਦੇ ਹੁੰਡੀ ਕਰਨ ਨਾਲ ਮੈਨੂੰ ਮੇਰਾ ਧਨ ਵੱਧ ਜਾਊਗਾ। ਮੈਂ ਕਰ ਹਾਂ ਹੁੰਡੀ ਕਹਿ ਦਿਓ, ਗੁਰੂ ਅਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਸਨਮੁਖ ਸਮਕਸ਼ ਰੱਖਦਿਆਂ ਉਸੇ ਵੇਲੇ ਮੁਗਲ ਨੂੰ ਕਹਿ ਦਿੱਤਾ ਵੀ ਇਹ ਜਿਹੜੀ 1 ਲੱਖ ਮੋਹਰ ਦੀ ਹੁੰਡੀ ਮੈਂ ਕਰ ਦਿੰਦਾ, ਮੈਂ ਤੈਨੂੰ ਇਹਨੂੰ ਚੈੱਕ ਬੁੱਕ ਦੇ ਦਿੰਦਾ ਇਕੱਠੇ ਹੀ। ਦਰਬ ਮੁਗਲ ਤੇ ਸਗਰੋ ਲਇਓ, ਕਹਿ ਕੇ ਜਿੰਨਾ ਉਹ ਕਹਿੰਦੇ ਮੁਗਲ ਤੋਂ ਧਨ ਸੀ 1 ਲੱਖ ਮੋਹਰ ਸੀ ਉਹ ਲੈ ਲਈ ਹੈ। ਲਿਖੀ ਦਰਸ਼ਨੀ ਤੇ ਕਰ ਦੀਨੀ, ਆਪਣੇ ਹੱਥਾਂ ਦੀ ਕਹਿੰਦੇ ਦਰਸ਼ਨੀ ਜਿਹੜੀ ਹੈ ਉਹ ਲਿਖ ਦਿੱਤੀ ਹੈ, ਜਿਹੜੀ ਉਹ ਜਿਹਨੂੰ ਦੇਖ ਕੇ ਮਾਇਆ ਦੇ ਦਿੱਤੀ ਜਾਏ ਉਹਨੂੰ ਦਰਸ਼ਨੀ ਕਹਿੰਦੇ ਸੀ, ਜਿਹਨੂੰ ਅੱਜ ਕੱਲ੍ਹ ਅਸੀਂ ਉਹ ਰਸੀਦ ਬੁੱਕ ਜਾਂ ਚੈੱਕ ਬੁੱਕ ਕਹਿ ਦਿੰਦੇ, ਉਹਨੂੰ ਦੇਖ ਕੇ ਹੀ ਜਿਹੜੇ ਕੋਈ ਆ ਸਾਨੂੰ ਬੈਂਕਾਂ ਵਾਲੇ ਪੈਸੇ ਦਿੰਦੇ, ਕਹਿੰਦੇ ਉਹ ਲਿਖਤ ਜਿਹੜੀ ਕਰ ਦਿੱਤੀ ਜਾਏ ਨਾ ਆਪਣੀ ਦਸਤਖਤ ਕਰ ਦਿੱਤੀ, ਉਹਨੂੰ ਦਰਸ਼ਨੀ ਹੁੰਦੀ ਕਿਹਾ ਜਾਂਦਾ ਸੀ। ਲੇ ਕਰ ਲਵਪੁਰ ਤਿਆਰੀ ਕੀਨੀ, ਹਾਂ ਇਸ ਤਰ੍ਹਾਂ ਕਹਿੰਦੇ ਦਰਸ਼ਨੀ ਲੈ ਕੇ ਜਾਂ ਰਸੀਦ ਬੁੱਕ ਲੈ ਕੇ ਚੈੱਕ ਬੁੱਕ ਜਾਂ ਲੈ ਕੇ ਇਹਨੇ ਚੱਲਣ ਦੀ ਤਿਆਰੀ ਕਰ ਦਿੱਤੀ। ਤਬ ਗੰਗੋ ਦੀਨਾਰ ਸੋ ਜੋ ਸਾਰੀ, ਇਧਰ ਜਿਹੜਾ ਗੰਗੋ ਸੀ ਇਸਨੇ ਜਿੰਨੀਆਂ ਮੋਹਰਾਂ ਸਨ ਸਾਰੀਆਂ ਪਹੁੰਚਾਈ ਤਿਸ ਨਗਰ ਅਗਾਰੀ, ਹਾਂ ਜਿੱਥੇ ਉਹ ਲਾਹੌਰ ਸ਼ਹਿਰ ਦੇ ਵਿੱਚ ਕਹਿੰਦੇ ਪਹੁੰਚਾਉਣਾ ਚਾਹੁੰਦਾ ਸੀ ਉੱਥੇ ਪਹੁੰਚਾ ਦਿੱਤੀਆਂ ਇਸ ਨੇ। ਮੁਗਲ ਪ੍ਰਵੇਸ਼ਿਓ ਲਵਪੁਰ ਜਾਏ, ਇਹ ਜਿਹੜਾ ਮੁਗਲ ਹੈ ਜਦੋਂ ਜਾ ਕੇ ਲਾਹੌਰ ਵਿੱਚ ਪ੍ਰਵੇਸ਼ ਹੋਇਆ ਹੈ, ਗਾਇਓ ਬਨਕ ਟਿਗ ਹਾਟ ਪੁਛਾਏ, ਆ ਜਿਹੜੀ ਦੁਕਾਨ ਦਾ ਉਹ ਸਿਰਨਾਵਾ ਡਰੈਸ ਜਾ ਦਿੱਤਾ ਸੀ ਪੁੱਛ ਕੇ ਉਹਦੇ ਕੋਲ ਚਲਾ ਗਿਆ ਹੈ। ਮੋਰ ਦਰਸ਼ਨੀ ਹੁੰਡੀ ਲੈ ਹੋ, ਵੀ ਮੇਰੀ ਆ ਦਰਸ਼ਨੀ ਹੁੰਡੀ ਲੈ ਲਾ, ਚੈੱਕ ਬੁੱਕ ਜਾ ਲੈ ਲਾ ਤੂੰ ਦੇਖ ਲੈ। ਲੱਖ ਮੋਹਰ ਅਬ ਗਿਣ ਕਰ ਦੇ ਹੋ, ਲੱਖ ਮੋਹਰ ਵੀ ਮੈਂ ਦਿੱਲੀ ਵਿੱਚ ਗੰਗੋ ਦੇ ਕੋਲ ਰੱਖੀ ਸੀ ਤੇ ਉਹ ਵੀ ਹੁਣ ਤੂੰ ਮੈਨੂੰ ਗਿਣ ਕੇ ਇੱਥੇ ਦੇ ਦੇ, ਤੇਰੇ ਕੋਲ ਆ ਪਹੁੰਚੀ ਹੋਣੀ। ਪਹੁੰਚੀ ਮੋਹਰ ਸੋ ਦਈ ਨਿਕਾਸ, ਜਿਹੜੀਆਂ ਮੋਹਰਾਂ ਪਹਿਲਾਂ ਹੀ ਪਹੁੰਚ ਗਈਆਂ ਸੀ ਉੱਥੋਂ ਨੇ ਜਿਹੜਾ ਸ਼ਾਹੂ ਨੌਕਰ ਦੁਕਾਨਦਾਰ ਉਹਨੇ ਕਹਿੰਦੇ ਅੰਦਰੋਂ ਕੱਢ ਕੇ ਦੇ ਦਿੱਤੀਆਂ। ਗਾਇਓ ਮੁਗਲੇ ਰਿਦੇ ਹੁਲਾਸ, ਜਿਹੜਾ ਮੁਗਲ ਸੀ ਲੱਖ ਮੋਹਰ ਲੈ ਕੇ ਖੁਸ਼ ਆਨੰਦ ਹੋਇਆ ਚਲਿਆ ਗਿਆ। ਇਸ ਪਿੱਛੇ ਗੰਗੋ ਕੋ ਕਾਮ, ਕਹਿੰਦੇ ਉਸ ਤੋਂ ਬਾਅਦ ਵਿੱਚ ਜਿਹੜਾ ਇਹ ਗੰਗੋ ਦਾ ਕੰਮ ਹੈ। ਭਾਇਓ ਬ੍ਰਿਧ ਤੈਸੋ ਧਨ ਧਾਮ, ਉਸੇ ਤਰ੍ਹਾਂ ਬਹੁਤ ਵੱਡਾ ਹੋ ਗਿਆ, ਘਰ ਦੇ ਵਿੱਚ ਬੜਾ ਧਨ ਹੋ ਗਿਆ ਹੈ। ਵਧੀ ਪ੍ਰਤੀਤ ਚੱਲਿਓ ਵਿਵਹਾਰ, ਕਿਉਂਕਿ ਸਾਰਿਆਂ ਦਾ ਯਕੀਨ ਵਧ ਗਿਆ, ਨੇਚਾ ਵਧ ਗਿਆ ਹੈ ਤੇ ਬੜਾ ਇਹਦਾ ਧੰਦਾ ਵਿਵਹਾਰ ਚੱਲਿਆ ਹੈ। ਜਾਣਿਓ ਬਹੁਤੇ ਨਗਰ ਮਜਾਰ, ਵੱਡੇ ਵੱਡੇ ਨਗਰਾਂ ਵਿੱਚ ਸ਼ਹਿਰਾਂ ਵਿੱਚ ਜਾਣਿਆ ਗਿਆ ਵੀ ਜਿਹੜਾ ਗੰਗੋ ਹੈ ਵੀ ਬੜੀਆਂ ਤਕੜੀਆਂ ਤਕੜੀਆਂ ਹੁੰਡੀਆਂ ਕਰਦਾ, ਬੜੀ ਖੁੱਲੀ ਮਾਇਆ ਕਹਿੰਦੇ ਭੇਜ ਦਿੰਦਾ ਤੇ ਪ੍ਰਬੰਧ ਕਰਦਾ ਪਹੁੰਚਾਉਣ ਦਾ। ਕਿਤਕ ਬਰਸ ਬੀਤੇ ਤਿਸ ਥਾਇਓ, ਆ ਕਹਿੰਦੇ ਇਸ ਤਰ੍ਹਾਂ ਉਸ ਥਾਂ ਭਾਉ ਦਿੱਲੀ ਸ਼ਹਿਰ ਵਿੱਚ ਇਹਨੂੰ ਬਸਤੀਆਂ ਕੋਈ ਸਾਲ ਲੰਘੇ ਨੇ। ਤਬ ਸ੍ਰੀ ਅਮਰ ਨਿਕਟ ਦਿਜ ਆਇਓ, ਇਸੇ ਤਰ੍ਹਾਂ ਤਦੋਂ ਕਹਿੰਦੇ ਕੁਝ ਸਾਲਾਂ ਤੋਂ ਬਾਅਦ ਜਦੋਂ ਉੱਥੇ ਵਧਿਆ ਫੁੱਲਿਆ, ਇੱਕ ਦਿਨ ਕੋਈ ਬ੍ਰਾਹਮਣ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਗਿਆ। ਕੰਨਿਆ ਏਕ ਨਿਕੇਤ ਕੁਮਾਰੀ, ਜਿਹਦੇ ਘਰ ਦੇ ਵਿੱਚ ਇੱਕ ਜਿਹੜੀ ਲੜਕੀ ਹੈ ਕੁਆਰੀ ਹੈ ਸੀ। ਸ੍ਰੀ ਗੁਰ ਆਇਓ ਸ਼ਰਨ ਤੁਮਾਰੀ, ਬ੍ਰਹਮਣ ਕਹਿਣ ਲੱਗਿਆ ਮੈਂ ਮਹਾਰਾਜ ਤੁਹਾਡੀ ਚਰਨ ਸ਼ਰਨ ਚੱਲ ਕੇ ਆਇਆ ਹਾਂ। ਕਿਤਕ ਦਰਬ ਤੁਮ ਤੇ ਜਬ ਪਾਵਾ, ਗੁਰੂ ਅਮਰਦਾਸ ਸਾਹਿਬ ਜੀ ਕੁਝ ਕੁ ਜਿਹੜੀ ਮਾਇਆ ਜਦੋਂ ਤੁਹਾਡੇ ਪਾਸੋਂ ਮੈਂ ਪਾਵਾਂਗਾ। ਕੰਨਿਆ ਪਾਨ ਗ੍ਰਹਿਣ ਕਰ ਵਾਵਾ, ਜਿਹੜੀ ਕੁਆਰੀ ਲੜਕੀ ਦਾ ਮਾਰਾ ਮੈਂ ਪਾਨ ਗ੍ਰਹਿਣ ਕਰਦਿਆਂ ਵਿਵਾਹ ਕਰ ਦੇਵਾਂਗਾ। ਰਿਣ ਰਿਪ ਬਲ ਤੇ ਦੁੱਖ ਨਹਿ ਐਸੇ, ਜਿਵੇਂ ਕਰਜ਼ਾ ਹੋਵੇ ਬੈਰੀ ਬਲ ਵਾਲਾ ਹੋਵੇ ਉਸ ਤਰ੍ਹਾਂ ਕਰਕੇ ਵੀ ਐਸੇ ਦੁੱਖ ਨਹੀਂ ਹੁੰਦਾ ਹੈ। ਪਿਤ ਕੁਮਾਰ ਕੋ ਪਾਵਤ ਜੈਸੇ, ਜਿਵੇਂ ਕੁਮਾਰੀ ਲੜਕੀ ਦਾ ਜਿਹੜਾ ਪਿਤਾ ਹੈ ਜਿਸ ਤਰ੍ਹਾਂ ਦੁੱਖ ਪਾਉਂਦਾ ਇਸ ਤਰ੍ਹਾਂ ਕਹਿੰਦੇ ਕਰਜ਼ਾ ਹੋਵੇ ਇੰਨਾ ਦੁੱਖ ਨਹੀਂ ਹੁੰਦਾ, ਬੈਰੀ ਬਲ ਵਾਲਾ ਉੱਪਰ ਖੜੋਤਾ ਹੋਵੇ ਫਿਰ ਵੀ ਇੰਨਾ ਦੁੱਖ ਨਹੀਂ ਹੁੰਦਾ ਹੈ ਜਿੰਨਾ ਕੁਮਾਰੀ ਲੜਕੀ ਦੇ ਪਿਤਾ ਨੂੰ ਦੁੱਖ ਪਾਉਂਦਾ ਹੈ। ਸ੍ਰੀ ਗੁਰ ਕਿਰਪਾ ਧਾਰ ਸੁਖ ਰਾਸ, ਗੁਰੂ ਮਹਾਰਾਜ ਜੋ ਸੁਖਾਂ ਦੇ ਖਜ਼ਾਨਾ ਰੂਪ ਹੈ ਕਿਰਪਾ ਧਾਰਦਿਆਂ ਹੋਇਆ, ਲਿਖੇ ਰਜਤਪਣ ਦੇਹ ਪਚਾਸ, ਇਹ ਜਿਹੜਾ ਗੰਗੋ ਹੈ ਨਾ ਇਹਨੂੰ ਮਾਰਨ ਲਿਖ ਕੇ ਦੇ ਦਿੱਤਾ ਵੀ ਤੂੰ 50 ਰੁਪਈਏ ਵੀ ਬ੍ਰਾਹਮਣ ਨੂੰ ਦੇ। ਗੰਗੋ ਪਰ ਹੁੰਡੀ ਕਰ ਦੀਨ, ਅਮਰਦਾਸ ਸਾਹਿਬ ਜੀ ਨੇ ਜਿਹੜਾ ਗੰਗੋ ਦਿੱਲੀ ਵਿੱਚ ਰਹਿ ਰਿਹਾ ਇਹਦੇ ਉੱਪਰ ਹੰਬੀਰ ਕਰ ਦਿੱਤੀ, ਇਹਨੇ ਵਾਲੀ ਚੱਕ ਬੁੱਕ ਆਪਣੇ ਵੱਲੋਂ ਦਸਤਖਤ ਕਰਕੇ ਭੇਜ ਦਿੱਤਾ ਹੈ। ਲੈ ਕਰ ਬਿਪਰ ਗਮਨ ਕੋ ਕੀਨ, ਆ ਬ੍ਰਾਹਮਣ ਨੇ ਲੈ ਕੇ ਮਹਾਰਾਜ ਦੇ ਹੱਥਾਂ ਦਾ ਕਾਗਜ਼ ਜਾ ਦਿੱਲੀ ਨੂੰ ਚੱਲਣਾ ਕੀਤਾ। ਪਹੁੰਚਿਓ ਪੁਰ ਕਾਗਜ਼ ਜਬ ਦਇਓ, ਦਿੱਲੀ ਸ਼ਹਿਰ ਵਿੱਚ ਬ੍ਰਾਹਮਣ ਪੁੱਜਿਆ ਤੇ ਗੁਰੂ ਮਹਾਰਾਜ ਦੇ ਹੱਥਾਂ ਦਾ ਲਿਖਿਆ ਹੋਇਆ ਕਾਗਜ਼ ਦਿੱਤਾ ਹੈ। ਗੰਗੋ ਪਿਖ ਬਿਸਮੈ ਹੋਏ ਗਯੋ, ਉਹ ਕਾਗਜ਼ ਵੇਖ ਕੇ ਹਰਚਰਜਈ ਹੋ ਗਿਆ ਹੈ। ਤੂਸ਼ਨ ਭਇਓ ਨਾ ਧਨ ਕੋ ਦੀਨ, ਚੁੱਪ ਹੀ ਹੋ ਗਿਆ ਹੈ ਕੋਈ ਮਾਇਆ ਦਿੱਤੀ ਹੀ ਨਹੀਂ। ਹਟਿਓ ਬ੍ਰਿਪ ਔਰ ਸੰਕਟ ਪੀਨ, ਬ੍ਰਾਹਮਣ ਬੜਾ ਹਿਰਦੇ ਵਿੱਚ ਦੁੱਖ ਹੈ ਵਿਚਾਰਾ ਵਾਪਸ ਖਾਲੀ ਹੱਥੀ ਆ ਗਿਆ। ਸ੍ਰੀ ਗੁਰ ਅਮਰਦਾਸ ਕੇ ਪਾਸ, ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦੇ ਪਾਸ ਆਇਓ ਛੂਛਾ ਭਇਓ ਨਿਰਾਸ, ਆ ਗਿਆ ਬਹੁਤ ਨਿਰਾਸਾ ਜਿਹਾ ਹੋਇਆ ਹੈ। ਅੰਤਰ ਜਾਮੀ ਸਭ ਕੁਛ ਜਾਣਾ, ਹਾਂ ਗੁਰੂ ਅਮਰਦਾਸ ਹੈ ਮਹਾਰਾ ਅੰਤਰ ਜਾਮੀ ਹੈ, ਇਹ ਗੰਗੋ ਦਾ ਸਭ ਕੁਛ ਹਿਰਦੇ ਦਾ ਜਾਣ ਲਿਆ ਹੈ। ਗੰਗੋ ਪਾਏ ਦਰਬ ਅਭਿਮਾਨ, ਇਹ ਜਿਹੜਾ ਗੰਗੋ ਵੀ ਸਾਡੇ ਬਚਨਾਂ ਨਾਲ ਧੰਜਾ ਪਾ ਕੇ ਹੰਕਾਰੀ ਹੋ ਗਿਆ, ਮਾਨੀ ਬਣ ਗਿਆ। ਕਰਿਓ ਵਿਚਾਰਨ ਦਰਬ ਸੁਭਾਏ, ਗੁਰੂ ਅਮਰਦਾਸ ਸਾਹਿਬ ਜੀ ਨੇ ਵਿਚਾਰ ਕੀਤਾ ਵੀ ਜਿਹੜਾ ਧਨ ਦਾ ਸੁਭਾਅ ਹੈ ਸਹੀ ਹੁੰਦਾ ਹੈ। ਜਿਸ ਢਿੱਗ ਆਵੇ ਸੁਧ ਤਿਸ ਜਾਏ, ਜਿਹਦੇ ਕੋਲ ਬਹੁਤਾ ਧਨ ਆ ਜਾਏ ਉਹਦੀ ਹੋਸ਼ ਚਲੀ ਜਾਂਦੀ, ਉਹਦੀ ਮਤ ਦੀ ਧਾਰੀ ਜਾਂਦੀ, ਮਾਇਆ ਧਾਰੀ ਅੰਨਾ ਬੋਲਾ ਸ਼ਬਦ ਨਾ ਸੁਣੀ ਬੋਲ ਕੁਚੋਲਾ, ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਵੀ ਉਹ ਗੁਰੂ ਕਾ ਉਪਦੇਸ਼ ਵੀ ਨਹੀਂ ਫਿਰ ਸ਼ਬਦ ਬਚਨ ਵੀ ਨਹੀਂ ਸੁਣਦਾ, ਰੋੜ ਘਚੋਲਾ ਹੀ ਪਾਉਂਦਾ, ਆਪਣੀਆਂ ਮਾਰਦਾ ਜਬਲੀਆਂ ਇਸ ਤਰ੍ਹਾਂ ਕਹਿੰਦੇ ਵੀ ਇਹ ਧੰਦਾ ਸੁਭਾਅ ਹੈ, ਜਿਹਦੇ ਕੋਲ ਚੱਲਿਆ ਉਹਦੀ ਹੋ ਸ਼ਕਲ ਮੱਤੀ ਇਹ ਮਾਰ ਦਿੰਦਾ ਹੈ। ਗੁਰ ਪਰਮੇਸ਼ਰ ਬੀਸਰ ਜੈ ਹੈ, ਗੁਰੂ ਵੀ ਭੁੱਲ ਜਾਂਦੇ ਉਹਨੂੰ, ਫਿਰ ਪਰਮੇਸ਼ਰ ਵੀ ਭੁੱਲ ਜਾਂਦਾ, ਟਿੱਚਰਾਂ ਕਰਦਾ ਵੀ ਰੱਬ ਗੁਰੂ ਕੀ ਹੁੰਦੇ ਹੈ। ਲਾਲਚ ਲੱਗੇ ਕਸ਼ਟ ਕੋ ਪੈ ਹੈ, ਜਦੋਂ ਕਹਿੰਦੇ ਧੰਨ ਦੇ ਲਾਲਚ ਵਿੱਚ ਲੱਗ ਗਏ ਇੱਧਰ ਹੀ ਹੋਵੇ ਫਿਰ ਦੁਖੀ ਪਾਉਂਦਾ ਹੁੰਦਾ ਹੈ। ਕਰ ਹੈ ਬਾਬਰਾ ਸੁਰਤ ਵਿਸਾਰ, ਜਿਹੜਾ ਧੰਦਾ ਸੁਭਾਅ ਹੈ ਜਿਹਦੇ ਕੋਲ ਚਲਾ ਜਾਏ ਉਹਨੂੰ ਕਮਲਾ ਕਰ ਦਿੰਦਾ, ਉਹਦੀ ਸੁਰਤ ਹੋਸ਼ ਪੋਸ਼ ਭੁਲਾ ਦਿੰਦਾ ਹੈ। ਜੋਗ ਅਜੋਗ ਨਾ ਬਾਹਰ ਵਿਚਾਰ, ਫਿਰ ਜਿਹੜਾ ਮਨੁੱਖ ਹੈ ਧੰਦਾ ਕਮਲਾ ਹੋਇਆ ਵੀ ਜੋ ਕੀ ਹੈ ਲਾਇਕ ਕੀ ਹੈ, ਜੋ ਕੀ ਹੈ ਨਾ ਜੋ ਕੀ ਲਾਇਕ ਕੀ ਹੈ ਨੀ, ਫਿਰ ਵਿਚਾਰਦਾ ਸੋਚਦਾ ਹੈ। ਇਮ ਲੱਖ ਦਿਜਕੋ ਦਰਬ ਦਿਵਾਇਓ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਜਾਣ ਕੇ ਵੀ ਗੰਗੋ ਨੂੰ ਜਿਹੜਾ ਧਨ ਆ ਉਹਨੇ ਕਹਿੰਦੇ ਹੰਕਾਰੀ ਬਣਾ ਦਿੱਤਾ ਤੇ ਕਮਲਾ ਕਰ ਦਿੱਤਾ ਹੈ, ਤੇ ਇਧਰ ਬ੍ਰਾਹਮਣ ਨੂੰ ਆਪਣੇ ਕੋਲੋਂ ਧਨ ਦਵਾ ਦਿੱਤਾ ਹੈ। ਕੰਨਿਆ ਵਿਆਹੋ ਕਰ ਹੋ ਹਰ ਖਾਇਓ, ਇਸ ਨੇ ਕਹਿੰਦੇ ਕੰਨਿਆ ਦਾ ਵਿਆਹ ਕਰ ਲਿਆ ਖੁਸ਼ ਹੋ ਕੇ। ਤਿਸ ਦਿਨ ਤੇ ਗੰਗੋ ਕੋ ਦਰਬ, ਜਿਸ ਦਿਨ ਤੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਉਹ ਦਰਸ਼ਨਾਂ ਕਾਗਜ਼ ਨੂੰ ਬੋਲਿਆ, ਉਸ ਦਿਨ ਤੋਂ ਕਹਿੰਦੇ ਇਹਦੇ ਘਰ ਦਾ ਜਿਹੜਾ ਧਨ ਸੀ, ਜਾਤ ਜਾਤ ਬਿਨਸਿਓ ਪੁਨ ਸਰਬ, ਜਾਂਦਾ ਜਾਂਦਾ ਪੁਨਾ ਕਹਿੰਦੇ ਸਾਰੇ ਖਤਮ ਹੋ ਗਿਆ, ਬਿਲਕੁਲ ਹੋ ਗਿਆ ਨੰਗ ਮਲੰਗ। ਥੋੜਨ ਦਿਨ ਮੈਂ ਰੰਕ ਭਇਓ ਹੈ, ਥੋੜੇ ਦਿਨ ਵਿੱਚ ਜਿਵੇਂ ਬਹੁਤ ਵੱਡਾ ਕੋਈ ਕਮਾਲ ਕੰਗਾਲ ਹੁੰਦਾ ਨਾ ਇਹੋ ਜਿਹਾ ਹੋ ਗਿਆ ਹੈ। ਤਬ ਨਿਜ ਔਗਣ ਜਾਣ ਲਇਓ ਹੈ, ਆਪਣਾ ਗੁਨਾਹ ਕੀਤਾ ਸੀ ਚਾਟੇ ਨੇ ਜਾਣ ਲਿਆ ਸਮਝ ਲਿਆ। ਸਤਿਗੁਰ ਤੇ ਬੇਮੁਖ ਮੈਂ ਭਾਇਓ, ਇਹਦੇ ਗੁਨਾਹ ਤਾਂ ਮੇਰੇ ਹੀ ਹੈ, ਮੈਂ ਹੀ ਗੁਰੂ ਅਮਰਦਾਸ ਸਾਹਿਬ ਤੋਂ ਬੇਮੁਖ ਹੋ ਗਿਆ। ਜਾਂ ਤੇ ਦਰਬ ਸਰਬ ਹਰ ਗਇਓ, 50 ਰੁਪਈਏ ਮਹਾਰਾਜ ਨੇ ਆ ਕਿਸੇ ਬ੍ਰਾਹਮਣ ਨੂੰ ਦਵਾਉਣੇ ਸਨ ਤੇ ਮੈਂ ਦਿੱਤੇ ਨੀ, ਸੁਮਾ ਦੇ ਨਾਨੇ ਨੇ, ਕਹਿੰਦੇ ਸਾਰਾ ਚਲਿਆ ਗਿਆ ਹੁਣ। ਤਿੰਨ ਬਿਨ ਕੌਣ ਸਹਾਇਕ ਮੇਰਾ, ਫਿਰ ਖਿਆਲ ਕਰਦਾ ਹੈ ਗੁਰੂ ਅਮਰਦਾਸ ਸਾਹਿਬ ਤੋਂ ਬਗੈਰ ਹੁਣ ਮੇਰਾ ਕੌਣ ਕੋਈ ਸਹਾਇਕ ਸਹਾਈ ਹੋ ਸਕਦਾ ਹੈ। ਉਚਿਤ ਮੋਹੇ ਬਨਬੋ ਅਬ ਚੇਰਾ, ਤਾਂ ਮੈਨੂੰ ਜੋਗ ਹੈ ਵੀ ਗੁਰੂ ਅਮਰਦਾਸ ਸਾਹਿਬ ਜੀ ਦਾ ਮੈਂ ਦੁਬਾਰਾ ਜਾ ਕੇ ਸੇਵਕ ਬਣਾ ਚੇਲਾ ਬਣਾ। ਸਭ ਵਿਦ ਸੇਵਾ ਕਰਾਂ ਗੁਸਾਈ, ਗੁਰੂ ਅਮਰਦਾਸ ਸਾਹਿਬ ਜੋ ਜਗਤ ਦੇ ਮਾਲਕ ਉਹਨਾਂ ਦੀ ਚੰਗੀ ਤਰ੍ਹਾਂ ਲਖਰ ਬਣਾ ਸਵਾਰ ਕੇ ਸੇਵਾ ਕਰਾਂ। ਫੇਰਾ ਵੱਡਨੀ ਤਿੰਨ ਦਰ ਜਾਈ, ਉਹਨਾਂ ਨੇ ਦਰਵਾਜ਼ੇ ਤੇ ਜਾ ਕੇ ਹੁਣ ਮੈਂ ਝਾੜੂ ਫੇਰਿਆ ਕਰਾਂ। ਸਿਰ ਧਰ ਜਲ ਢੋਵਾ ਚਿਰਕਾਲ, ਸਿਹ ਦੇ ਉੱਪਰ ਕਹਿੰਦੇ ਰੱਖ ਰੱਖ ਕੇ ਬਹੁਤਾ ਸਮਾਂ ਪਾਣੀ ਢੋਵਾ, ਕਰਾਂ ਸੇਵ ਇਤਿਆਦ ਵਿਸਾਰ, ਲੈ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੀ ਮੈਂ ਤਕੜੀ ਲੱਕ ਬੰਨ ਕੇ ਸੇਵਾ ਕਰਾਂ। ਦਿੱਲੀਪੁਰ ਤੇ ਨਿਕਸਿਓ ਚੋਰੀ, ਫੇਰ ਕੀ ਹੈ ਬਿਨਾਂ ਕਿਸੇ ਦੱਸੇ ਪਿੱਛੇ ਤੋਂ ਚੋਰੀ ਕਹਿੰਦੇ ਦਿੱਲੀ ਸ਼ਹਿਰ ਤੋਂ ਨਿਕਲਿਆ ਹੈ। ਤੂਰਨ ਪੰਥ ਆਏ ਗੁਰ ਔਰੀ, ਛੇਤੀ ਰਸਤੇ ਵਿੱਚ ਚੱਲਦਾ ਹੋਇਆ ਗੁਰੂ ਮਹਾਰਾਜ ਦੇ ਤਰਫ ਆ ਗਿਆ ਹੈ। ਇਹਾਂ ਬਾਪਿਕਾ ਹੋਵਤ ਤਿਆਰੀ, ਜਦੋਂ ਇਹ ਗੰਗੋ ਚੱਲ ਕੇ ਆਏ ਤੇ ਉਸ ਵੇਲੇ ਬੋਲੀ ਸਾਹਿਬ ਦੀ ਸੇਵਾ ਹੋ ਰਹੀ ਤਿਆਰ ਹੋ ਰਹੀ ਬਣ ਰਹੀ ਸੀ। ਮਿਲ ਸਭ ਹਿਨ ਮੈਂ ਲਾਗਿਓ ਕਾਰੀ, ਗੁਰੂ ਅਮਰਦਾਸ ਸਾਹਿਬ ਜੀ ਨੂੰ ਤਨ ਮੱਥੇ ਲੱਗਿਆ ਹੈ, ਸਾਰਿਆਂ ਨਾਲ ਕੇ ਸੇਵਾ ਵਿੱਚ ਲੱਗ ਗਿਆ ਹੈ। ਅੰਤਰ ਜਾਮੀ ਸਭ ਕਿਛ ਜਾਣਾ, ਇੱਧਰ ਗੁਰੂ ਅਮਰਦਾਸ ਸਾਹਿਬ ਜੀ ਅੰਤਰ ਜਾਣੀ ਹੈ, ਸਭ ਕੁਝ ਜਾਣ ਲਿਆ ਵੀ ਆ ਗਿਆ ਹੁਣ ਉਹ ਨੰਗ ਮਲੰਗ ਹੋ ਕੇ। ਢਿੱਗ ਹਕਾਰ ਨਹਿ ਕਛੂ ਬਖਾਨਾ, ਕਸੋਟੀ ਤੇ ਲਾਉਣ ਵਾਸਤੇ ਇਸ ਕਰਕੇ ਕੋੜ ਸਦਕੇ ਨੂੰ ਕੁਝ ਨੀ ਕਿਹਾ ਹੈ, ਬਿਲਕੁਲ ਨੀ ਬੁਲਾਇਆ ਹੈ। ਬਹੁਤ ਮੋਲ ਕੇ ਵਸਤਰ ਨਮਾਹੇ, ਜਿਹੜਾ ਗੰਗਾ ਬੜੇ ਮੁੱਲ ਦੇ ਕਹਿੰਦੇ ਵਸਤਰ ਪਾਏ ਹੋਏ ਤੇ ਉੱਪਰ ਦਸਾਲਾ ਜਾ ਵੀ ਉਹ ਦਸਾਲੇ ਦੇ ਵਿੱਚ ਬਹੁਤੇ ਮੁੱਲ ਦੇ। ਬੰਦ ਈਟ ਪੀਠ ਧਰ ਜਾਹੇ, ਦਸਾਲੇ ਵਿੱਚ ਇੱਟਾਂ ਜੀਆਂ ਬੰਨ ਬੰਨ ਕੇ ਤੇ ਹੇਠਾਂ ਬੌਲੀ ਸਾਹਿਬ ਵਿੱਚ ਲੈ ਕੇ ਜਾਂਦਾ ਸਿਰ ਤੇ ਚੁੱਕ ਚੁੱਕ ਕੇ। ਲੋਕ ਲਾਜ ਕੁੱਲ ਰੀਤ ਮਹਾਨਾ, ਜਿਹੜੀ ਲੋਕਾਂ ਦੀ ਤੇ ਕੁੱਲ ਦੀ ਲਜਿਆ ਸ਼ਰਮ ਰੀਤੀ ਹੈ ਮਹਾਨ। ਖਾਣ ਪਾਨ ਆਦਿਕ ਤਜ ਗਿਆਨਾ, ਖਾਣ ਪੀਣ ਦਾ ਵੀ ਜਿਹੜਾ ਗਿਆਨ ਹੈ ਕਹਿੰਦੇ ਉਹ ਛੱਡਦਾ ਹੈ, ਕੋਈ ਖਿਆਲ ਹੀ ਨਹੀਂ ਰੱਖਦਾ ਹੈ। ਬਾਪੀ ਕਾਰ ਵਿਖੇ ਰਹਿ ਲਾਗਾ, ਬੋਲੀ ਸਾਹਿਬ ਦੀ ਕਾਰ ਸੇਵਾ ਵਿੱਚ ਹੀ ਲੱਗਿਆ ਰਹਿੰਦਾ, ਡਟਿਆ ਰਹਿੰਦਾ, ਸਭ ਸ਼ੁੱਧ ਭੂਲ ਪ੍ਰੇਮ ਰਸ ਪਾਗਾ। ਸਭ ਤਰ੍ਹਾਂ ਦੀ ਬਾਕੀ ਕਹਿੰਦੇ ਹੋਸ਼ ਬੋਝ ਭੁੱਲ ਗਈ ਹੈ, ਪ੍ਰੇਮ ਰਸ ਵਿੱਚ ਹੀ ਰੰਗਿਆ ਗਿਆ। ਕਿਸੇ ਸੋ ਕਹੇ ਨਾ ਸੁਣ ਹੈ ਬਾਤ, ਨਾ ਕਿਸੇ ਦੇ ਨਾਲ ਗੱਲਬਾਤ ਕਹਿੰਦਾ, ਨਾ ਕਿਸੇ ਦੀ ਸੁਣਦਾ ਹੈ। ਸੇਵਾ ਕੇ ਤਤਪਰ ਦਿਨ ਰਾਤ, ਦਿਨ ਰਾਤ ਮੈਂ ਸੇਵਾ ਦੇ ਉੱਪਰ ਤਿਆਰ ਪ੍ਰਤਿਆਰ ਰਹਿੰਦਾ, ਸਤਰਕ ਰਹਿੰਦਾ। ਗੁਰ ਸੇਵਾ ਕੋ ਤਪ ਅਸਕੀਨਾ, ਗੁਰੂ ਕੀ ਸੇਵਾ ਕਰਨ ਦਾ ਕਹਿੰਦੇ ਐਸਾ ਇਹਨੇ ਮਹਾਨ ਤਪ ਕੀਤਾ। ਜਗ ਵਿਵਹਾਰ ਛੋਰ ਸਭ ਦੀਨਾ, ਜਿੰਨੇ ਸੰਸਾਰ ਦੇ ਵਿਵਹਾਰ ਹੈ ਉਹ ਸਾਰੇ ਇਹਨੇ ਛੱਡ ਛਡਾ ਦਿੱਤੇ। ਹੋਤ ਭਇਓ ਉਤਸਾਹ ਵਿਸਾਲਾ, ਜਿਸ ਕਰਕੇ ਬੜਾ ਭਾਰੀ ਇਹਨੂੰ ਉਤਸ਼ਾਹ ਹੋਇਆ। ਅੰਤਰ ਬ੍ਰਿਤ ਟਿਕ ਗਈ ਤਿਸ ਕਾਲਾ, ਕਹਿੰਦੇ ਅੰਤਰਮੁਖ ਬਿਰਤੀ ਹੋ ਕੇ ਬਸ ਟਿਕ ਗਈ ਹੈ ਵਾਹਿਗੁਰੂ ਵਿੱਚ। ਪ੍ਰੇਮ ਪ੍ਰਵਾਹ ਵਹਿਓ ਉਰ ਮਾਹੀ, ਦੇ ਅੰਦਰ ਪ੍ਰੇਮ ਦਾ ਜਿਹੜਾ ਪ੍ਰਵਾਹ ਉਹ ਵਗ ਪਿਆ, ਪ੍ਰੇਮ ਬਹੁਤਾ ਹੋ ਗਿਆ। ਚਿੰਤ ਕਸ਼ਟ ਤਿਨ ਠਹਿਰਿਓ ਨਾਹੀ, ਚਿੰਤਾ ਤੇ ਦੁੱਖ ਹੋਏ ਉਹ ਪ੍ਰੇਮ ਦੇ ਅੱਗੇ ਕੋਈ ਚੁੱਕਿਆ ਨਹੀਂ, ਸਭ ਹੜ ਰੁੜ ਕੇ ਰੁੜ ਗਏ, ਖਤਮ ਹੋ ਗਏ। ਜਿਉਂ ਜਿਉਂ ਸੁਖ ਪ੍ਰਾਪਤ ਭਾ ਉਰ ਕੋ, ਜਿਵੇਂ ਜਿਵੇਂ ਕਹਿੰਦੇ ਹਿਰਦੇ ਵਿੱਚ ਇਹਨੂੰ ਸੁੱਖ ਪ੍ਰਾਪਤ ਹੋਇਆ ਹੈ, ਤਿਉਂ ਤਿਉਂ ਸੇਵ ਪ੍ਰੇਮ ਭਾ ਗੁਰ ਕੋ, ਇਵੇਂ ਕਹਿੰਦੇ ਤਿਵੇਂ ਤਿਵੇਂ ਸੇਵਾ ਕਰਦਾ, ਪ੍ਰੇਮ ਹਿਰਦੇ ਦਾ ਹੋ ਰਿਹਾ ਸਤਿਗੁਰੂ ਦਾ। ਮਨ ਮਹਿ ਮੂਰਤ ਅਚਲ ਟਿਕਾਈ, ਆਪਣੇ ਮਨ ਦੇ ਵਿੱਚ ਹੀ ਸਤਿਗੁਰੂ ਦੀ ਜਿਹੜੀ ਸ਼ਕਲ ਸੂਰਤ ਹੈ ਨਾ, ਉਹ ਧਿਆਨ ਦੁਆਰਾ ਅਚਲ ਟਿਕਾ ਲਈ। ਕਬਹੂ ਵਹਿਰ ਪਿਖ ਹੈ ਗੁਰਤਾਈ, ਕਿਤੇ ਕਿਤੇ ਅੱਖਾਂ ਖੋਲ ਕੇ ਬਾਹਰ ਗੁਰੂ ਮਹਾਰਾਜ ਦੀ ਸ਼ਕਲ ਸੂਰਤ ਨੂੰ ਦੇਖਦਾ, ਨਹੀਂ ਤਾਂ ਅੰਦਰ ਹੀ ਕਹਿੰਦੇ ਵੇਖੀ ਜਾਂਦਾ ਧਿਆਨ ਰਾਹੀਂ। ਉਨਿਸ ਦਿਨ ਧਿਆਨ ਟਿਕਾਇਓ ਕੈਸੇ, ਦਿਨ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਰੂਪ ਦਾ, ਸ਼ਕਲ ਸੂਰ ਦਾ ਕਿਸ ਤਰ੍ਹਾਂ ਧਿਆਨ ਟਿਕਾਇਆ। ਜੋਗੀ ਕੀ ਸਮਾਦ ਹੋਏ ਜੈਸੇ, ਜਿਵੇਂ ਕਹਿੰਦੇ ਜੋਗੀ ਪੁਰਾਣਾ ਜਾਮਾ ਦੀ ਦਸਵੇਂ ਦੁਆਰ ਦੇ ਵਿੱਚ ਕੋਈ ਸਮਾਧੀ ਲਾਈ ਹੁੰਦੀ ਹੈ। ਅਤਸ਼ਾ ਖੈਂਚ ਪ੍ਰੇਮ ਜਬ ਕੀਨ, ਗੰਗੋ ਦੇ ਅਰਸਾ ਕਰਕੇ ਪ੍ਰੇਮ ਦੀ ਜਿਹੜੀ ਖਿੱਚ ਹੈ ਸਤਿਗੁਰੂ ਨੂੰ ਕੀਤੀ ਹੈ। ਰਹੇ ਗਯੋ ਨਹਿ ਗੁਰੂ ਪ੍ਰਵੀਨ, ਪ੍ਰਵੀਨ ਸਤਿਗੁਰੂ ਸਿਆਣੇ ਸਤਿਗੁਰੂ ਹੈ, ਉਹ ਕਹਿੰਦੇ ਫਿਰ ਉਹਨਾਂ ਤੋਂ ਰਿਹਾ ਨਹੀਂ ਗਿਆ ਹੈ। ਦਾਸਨ ਕੇ ਬਸ ਬਿਰਦ ਸੰਭਾਰਾ, ਆਪਣੇ ਸੇਵਕਾਂ ਦੇ ਬਸ ਰਹਿਣਾ ਇਹ ਜਿਹੜਾ ਬਿਰਦ ਨਿਜਮ ਹੈ ਸੰਭਾਲਿਆ। ਵਸੀ ਪ੍ਰੇਮ ਤੇ ਨਿਕਟ ਹਕਾਰਾ, ਪ੍ਰੇਮ ਦੇ ਬਸ ਹੋਇਆ ਸਤਿਗੁਰੂ ਜੀ ਨੇ ਗੰਗੋ ਨੂੰ ਕੋਲ ਸਦ ਲਿਆ। ਮੁਸਕਾਨੇ ਗੁਰ ਬਾਕ ਬਖਾਨਾ, ਗੁਰੂ ਮਹਾਰਾਜ ਥੋੜਾ ਥੋੜਾ ਹੱਸੇ ਹਨ ਤੇ ਬਚਨ ਕਿਹਾ ਹੈ। ਗੰਗੋ ਸ਼ਾਹੋ ਆਓ ਦੁਖ ਹਾਨਾ, ਗੰਗੋ ਕਰ ਗੰਗੋ ਸ਼ਾਹੂਕਾਰ ਤੇਰਾ ਤਾਂ ਦੁੱਖ ਨਾਸ ਹੋ ਗਿਆ। ਪਦ ਪੰਕਜ ਪਰ ਸਿਰ ਨਿਜ ਧਰਿਓ, ਮਹਾਰਾਜ ਬਚਨ ਕਹਿ ਰਹੇ ਆ, ਉਸ ਵੇਲੇ ਇਸਨੇ ਚਰਨਾ ਕਮਲਾਂ ਉੱਪਰ ਆਪਣਾ ਸੀਸ ਰੱਖ ਦਿੱਤਾ। ਬਾਹਰ ਜੋਰ ਕਰ ਆਗੇ ਖਰਿਓ, ਫਿਰ ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਅੱਗੇ ਖੜਾ ਹੋ ਗਿਆ। ਮਾਇਆ ਮਗਨ ਵਿਮੁਖ ਮੈਂ ਭਇਓ, ਹੇ ਗੁਰੂ ਅਮਰਦਾਸ ਸਾਹਿਬ ਜੀ ਮਾਇਆ ਵਿੱਚ ਮਸਤ ਹੋ ਕੇ ਲੀਨ ਹੋ ਕੇ ਮੈਂ ਆਪ ਜੀ ਤੋਂ ਬੇਮੁਖ ਹੋ ਗਿਆ ਸੀ। ਆਪਣੋ ਜਾਨ ਬਖਸ਼ ਕਰ ਲਈ, ਮਾਰਾ ਆਪਣਾ ਘਰ ਦਾ ਸੇਵਕ ਜਾਣ ਕਰਕੇ ਮੈਨੂੰ ਬਖਸ਼ ਲਿਆ। ਪਦ ਅਰਬਿੰਦ ਵਿਖੇ ਮੁਝ ਰੱਖੋ, ਮਾਰਾ ਮੈਨੂੰ ਆਪਣੇ ਚਰਨਾ ਕਲਾਂ ਵਿੱਚ ਹੀ ਰੱਖੋ। ਸੇਵਕ ਆਓ ਬਚਨ ਮੁਖ ਭਾਖ, ਮਾਰਾ ਗੰਗੋ ਸ਼ਾਹੂ ਘਰ ਨਾ ਆਖੋ, ਸਗੋਂ ਆ ਵੀ ਸੇਵਕ ਬੈਠੇ ਤਿਉਂ ਮੁਖੋਂ ਬਚਨ ਕਹੋ, ਸੇਵਕ ਮੈਨੂੰ ਕਹੋ ਸ਼ਾਹੂਕਾਰ ਨਾ ਆਖੋ। ਸੁਣ ਸਤਿਗੁਰ ਕਰਨਾ ਰਸ ਟਰੇ, ਨਿਮਰਤਾ ਦੇ ਬਚਨ ਸੁਣ ਕੇ ਸਤਿਗੁਰੂ ਕਰਨਾ ਰਸ ਵਿੱਚ ਟਰਕੇ, ਜਾਣੀ ਬਹੁਤੇ ਮਿਹਰ ਦੇ ਘਰ ਦੇ ਵਿੱਚ ਹੀ ਆ ਗਏ। ਤਤ ਛਨ ਮਹਿ ਨਿਹਾਲ ਤਿਸ ਕਰੇ, ਛੇਤੀ ਇਹਨੂੰ ਨਜ਼ਰੀ ਨਜ਼ਰ ਨਿਹਾਲ ਕਰ ਦਿੱਤਾ ਹੈ। ਬਸਤਰ ਪਿਸਦ ਪਹਿਰਾਏ ਨਵੀਨ, ਚਿੱਟੇ ਰੰਗ ਦੇ ਜਿਹੜੇ ਬਸਤਰ ਨਵੇਂ ਸਤਿਗੁਰੂ ਜੀ ਨੇ ਇਹਨੂੰ ਪਹਿਨਾਏ ਹਨ। ਮਸਤਕ ਕਰ ਨਿਜ ਕਰ ਧਰ ਲੀਨ, ਮੱਥੇ ਦੇ ਉੱਪਰ ਜਿਹੜਾ ਆਪਣਾ ਹੱਥ ਸੀ ਇਹਦੇ ਰੱਖ ਦੇਣਾ ਕੀਤਾ ਹੈ। ਸਤਿਆ ਨਾਮ ਮੁੱਖ ਮੰਤਰ ਕਹਾਇਓ, ਮੁੱਖੋਂ ਇਹਨੂੰ ਵੀ ਸਤਨਾਮ ਵਾਹਿਗੁਰੂ ਕਹਿ ਇਉਂ ਕਹਾਇਆ ਹੈ, ਜਪਾਇਆ ਹੈ। ਗੰਗੋ ਸ਼ਾਹੋ ਕਹਿ ਨਾਮ ਬੁਲਾਇਓ, ਆਵੇ ਗੰਗੋ ਸ਼ਾਹੋ ਕਾਰ ਇਉਂ ਕਹਿ ਕੇ ਨਾਮ ਮਹਾਰਾ ਨੇ ਸਦਿਆ ਬੁਲਾਇਆ। ਭੁਗਤ ਮੁਕਤ ਨਿਧ ਸਿੱਧ ਤੁਹੀ ਤੁਹ ਦੀਨੀ, ਮਹਾਰਾ ਕਹਿੰਦੇ ਭੁਗਤ ਪਦਾਰਥ ਵੀ ਤੈਨੂੰ ਦੇ ਦਿੱਤੇ, ਮੁਕਤੀ ਵੀ ਤੈਨੂੰ ਦੇ ਦਿੱਤੀਆਂ, ਨਿਧੀਆਂ ਨੌ ਖਜ਼ਾਨੇ ਵੀ, 18 ਸਿੱਧੀਆਂ ਵੀ ਤੈਨੂੰ ਦੇ ਦਿੱਤੀਆਂ। ਗ੍ਰਹਿ ਕੋ ਗਮਨੋ ਆਗਿਆ ਕੀਨੀ, ਚੰਗਾ ਵੀ ਗੰਗੋ ਸ਼ਾਹੋ ਕਾਰ ਕਰਨੂੰ ਚੱਲ ਹੰਡ ਤੂੰ ਉਹ ਆਗਿਆ ਕਰ ਦਿੱਤੀ। ਆਪਣੀ ਸੰਗਤ ਕੀ ਜਹ ਜਾਏ, ਜਾ ਕੇ ਆਪਣੀ ਗੁਰੂ ਨਾਨਕ ਸਾਹਿਬ ਦੀ ਸੰਗਤ ਕਾਇਮ ਕਰ ਲਾ। ਗੁਰ ਸਿੱਖੀ ਕੀ ਰੀਤ ਚਲਾਏ, ਇਸ ਤਰ੍ਹਾਂ ਗੁਰੂ ਕੀ ਸਿੱਖੀ ਦੀ ਮਰਯਾਦਾ ਚਲਾ। ਅੱਜ ਮਤ ਜੁੱਤ ਕਰਕੇ ਸੋ ਪਠਾਇਓ, ਬੜੀਆਂ ਸ਼ਕਤੀਆਂ ਦੇ ਸਹਿਤ ਕਰਕੇ ਇਹਨੂੰ ਭੇਜਿਆ, ਇਸ ਨੂੰ ਵੀ ਮੰਜੀ ਸਤਿਗੁਰੂ ਨੇ ਬਖਸ਼ੀ ਸੀ। ਪਾਇਓ ਬਖਸ਼ ਪੁਨ ਸੀਸ ਨਿਵਾਇਓ, ਇਸ ਤਰ੍ਹਾਂ ਬਖਸ਼ਿਸ਼ ਪਾ ਕੇ ਵੀ ਫਿਰ ਵੀ ਸਤਿਗੁਰੂ ਅੱਗੇ ਨੇ ਸ਼ਰੀ ਝੁਕਾਇਆ ਹੈ। ਵਿਦਾ ਹੋਏ ਕਰ ਸਦਨ ਸਿਧਾਰਾ, ਮਹਾਂਗੁਰੂ ਅਮਰਦਾਸ ਸਾਹਿਬ ਜੀ ਤੋਂ ਵਿਦਿਆ ਹੋ ਕੇ ਘਰ ਵੱਲ ਨੂੰ ਚਲਾ ਗਏ। ਧਿਆਨ ਹਿਰਦੇ ਸਤਿਗੁਰ ਕੋ ਧਾਰਾ, ਸਤਿਗੁਰੂ ਦਾ ਸਰੂਪ ਦਾ ਜਿਹੜਾ ਧਿਆਨ ਆ ਹਿਰਦੇ ਵਿੱਚ ਇਸਨੇ ਧਾਰਿਆ ਹੈ। ਬਹੁ ਪ੍ਰਕਾਰ ਕੀ ਉਸਤਤ ਕਰਕੇ, ਗੁਰੂ ਅਮਰਦਾਸ ਸਾਹਿਬ ਜੀ ਦੀ ਬਹੁਤ ਤਰ੍ਹਾਂ ਨਾਲ ਉਸਤੀ ਵਡਿਆਈ ਕਰਕੇ, ਭਇਓ ਨਿਹਾਲ ਸੋ ਅਜਮਤ ਧਾਰਕੇ, ਨਿਹਾਲ ਨਿਹਾਲ ਹੋ ਗਿਆ ਬੜੀਆਂ ਸ਼ਕਤੀਆਂ ਪ੍ਰਾਪਤ ਕਰਕੇ ਧਾਰਨ ਕਰਕੇ। ਜਾਏ ਸਦਨ ਮਹਿ ਸੰਗਤ ਕੀਨ, ਇਸ ਤਰ੍ਹਾਂ ਕਰਵੇ ਜਾ ਕੇ ਇਸਨੇ ਜਿਹੜੀ ਸਾਧ ਸੰਗਤ ਕਾਇਮ ਕੀਤੀ ਹੈ, ਸਤਿਗੁਰ ਨਾਮ ਜਪਾਵਨ ਦੀਨ, ਇਸ ਤਰ੍ਹਾਂ ਸਾਰਿਆਂ ਨੂੰ ਵਾਹਿਗੁਰੂ ਨਾਮ ਜਿਹੜਾ ਸਤਿਗੁਰੂ ਦਾ ਉਹ ਜਪਣ ਜਪਾਉਣ ਵਾਸਤੇ ਗੁਰਮੰਤਰ ਰੂਪ ਵਿੱਚ ਦੱਸ ਦਿੱਤਾ ਹੈ। ਜਿਸ ਕੋ ਬਚਨ ਕਹਿ ਫੁਰ ਜਾਏ, ਇਸ ਪੁਰਸ਼ ਨੂੰ ਕੋਈ ਬਚਨ ਸੁੱਤੇ ਸੁਧ ਕਹਿੰਦਾ ਉਹ ਫੁਰ ਜਾਂਦਾ, ਪੂਰਾ ਹੋ ਜਾਂਦਾ। ਹੋਵਤ ਭਏ ਸਿੱਖ ਸਮਦਾਏ, ਇਸ ਕਰਕੇ ਗੰਗੋ ਦੇ ਕਹਿੰਦੇ ਬੜੇ ਆ ਕੇ ਸਿੱਖ ਸੇਵਕ ਹੋ ਗਏ ਹਨ। ਅਬ ਲਗ ਤਿਸਕੇ ਜਾਣੇ ਜਾਏ, ਹੁਣ ਤੱਕ ਵੀ ਕਹਿੰਦੇ ਉਹਨਾਂ ਦੇ ਅੰਸ਼ ਵੰਸ਼ ਦੇ ਜਿਹੜੇ ਉਹ ਗੰਗੋ ਦੀ ਸੰਪਰਦਾ ਦੇ ਲੋਕ ਜਾਣੇ ਜਾਂਦੇ, ਉਹਨਾਂ ਦੀ ਪਰਦਾ ਚੱਲਦੀ ਹੈ। ਕਬ ਸੰਤੋਖ ਸਿੰਘ ਪੂਰਨ ਧਿਆਏ, ਗੰਗੋ ਸ਼ਾਹੀਏ ਕਰਕੇ ਉਹਨਾਂ ਨੂੰ ਬੁਲਾਉਂਦੇ ਹਨ। ਈਸਾ ਕਬ ਸੰਤੋਖ ਸਿੰਘ ਜੀ ਕਹਿੰਦੇ ਇੱਥੇ ਵੀ ਇਹ ਜਿਹੜਾ ਧਿਆ ਹੈ, ਇਸ ਗੰਗੋ ਸ਼ਾਹ ਦਾ ਪ੍ਰਸੰਗ ਜਿਹੜਾ ਹੈ ਉਹਦੇ ਕਹਿੰਦਿਆਂ ਹੋਏ ਪੂਰਾ ਹੋ ਗਿਆ ਹੈ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਜਿੱਥੇ ਬੋਲੀ ਦੀ ਸੇਵਾ ਕਰਾ ਰਹੇ, ਉੱਥੇ ਨਾਲ ਜਿਹੜੇ ਕੋਈ ਬੋਲੀ ਦੀ ਸੇਵਾ ਕਰਨ ਵਾਲੇ ਆ ਉਹਨਾਂ ਨੂੰ ਵੀ ਮੰਜੀਆਂ ਬਖਸ਼ ਰਹੇ ਹੈ। ਦੂਰੋਂ ਦੂਰੋਂ ਆ ਕੇ ਜਿਹੜੇ ਕੋਈ ਗੁਰੂ ਘਰ ਦੀ ਸੇਵਾ ਵਿੱਚ ਜੁੜ ਜਾਂਦੇ ਉਹਨਾਂ ਨੂੰ ਵੀ ਗੁਰੂ ਮਹਾਰਾਜ ਦੀ ਮੰਜੀ ਦੀ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਆ। ਗੁਰਮੁਖ ਪਦਵੀ ਦੇ ਬਿਰਾਜਮਾਨ ਕਰਕੇ ਲੋਕ ਪ੍ਰਲੋਕ ਸੁਖੀ ਮਹੱਲੇ ਬਣਾ ਰਹੇ ਨੇ। ਇਸ ਤਰ੍ਹਾਂ ਆਪ ਜੀ ਦੇ ਅਚਰਜ ਜੀ ਕੌਤਕ, ਆਪ ਜੀ ਦਾ ਜੀਵਨ ਅਨੋਖਾ ਅਤੇ ਲਸਣ ਨਹੀਂ ਹੈ, ਆਪ ਜੀ ਦੀ ਮਹਾਨ ਉਪਮਾ ਹੈ। ਲੋ ਜੀ ਆਪਾਂ ਸਮਾਪਤੀ ਕਰੀਏ। ਅਗਲਾ ਜਿਹੜਾ ਪ੍ਰਸੰਗ ਹੈ ਫਿਰ ਆਪਾਂ ਸਰਵਣ ਕਰਾਂਗੇ, ਲਾਹਾ ਲਵਾਂਗੇ ਜੀ। ਜਿਸ ਕੋ ਬਚਨ ਕਹਿ ਫੁਰ ਜਾਏ, ਹੋਵਤ ਭਏ ਸਿੱਖ ਸਮੁਦਾਏ, ਅਬ ਲਗ ਤਿਸਕੇ ਜਾਣੇ ਜਾਏ, ਕਬ ਸੰਤੋਖ ਸਿੰਘ ਪੂਰਨ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ